वाहेगुरु साहिब जी। गुरु गरीब निवास, गुरु ग्रंथ साहिब जीओ महाराज। काया रंगण जेतिए प्यारे पाइए नाम जीत, रंगण वाला जे रंगे साहिब, ऐसा रंग नांडी। जिनके चोले रतड़े प्यारे कंत तिना के पास, तोड़ तिना की जे मिले जी कहो नानक की अरदास। आपे सजे आपे रंगे, आपे साजे आपे रंगे, आपे नदर करे, नानक कमण कंते पावे, आपे ही रावे। पागां वाले हारे जिन्हां नूं सच दा ज्ञान दा अकल दा रंग चढ़दा, बौद्धिक पद्धर जिन्हां दा विकास करदा, किसी बंदे दा बौद्धिक पद्धर उच्चा होया है ਇਹਦਾ ਪਤਾ ਤੇ ਉਹਦੀ ਪ੍ਰੈਕਟੀਕਲਿਟੀ ਤੋਂ ਲੱਗਦਾ ਨਾ ਵੀ ਇਹਦਾ ਜੀਵਨ ਬਦਲ ਗਿਆ, ਇਹਦਾ ਰਹਿਣ ਸਹਿਣ, ਇਹਦਾ ਖਾਣ ਪੀਣ, ਇਹਦਾ ਚਾਲ ਚੱਲਣ, ਜਾਂ ਇੱਦਾਂ ਕਹਿ ਲਓ ਵੀ ਕਿਰਦਾਰ ਹੀ ਚੇਂਜ ਹੋ ਗਿਆ ਸਰ। ਪਹਿਲਾਂ ਇਹਦਾ ਕਿਰਦਾਰ ਹੋਰ ਤਰ੍ਹਾਂ ਦਾ ਸੀ, ਹੁਣ ਇਹਦਾ ਕਿਰਦਾਰ ਜਿਹੜਾ ਉਹ ਹੋਰ ਤਰ੍ਹਾਂ, ਉਹ ਝਲਕਣਾ ਸਮਝ ਦਾ ਪੱਧਰ ਹੈ ਜਿਹੜਾ ਬੜਾ ਉੱਚਾ ਹੈ। ਇਹ ਨਹੀਂ ਵੀ ਗੱਲਾਂ ਉੱਚੀਆਂ ਕਰਦਾ, ਸਿਆਣੀਆਂ ਕਰਦਾ, ਉਹਦਾ ਜਿਹੜਾ ਵਿਹਾਰਕ ਪੱਖ ਹੈ ਉਹ ਬਦਲ ਜਾਂਦਾ, ਉਹਦੀ ਰਹਿਣੀ ਬਹਿਣੀ ਕਹਿਣੀ ਸਹਿਣੀ ਚੇਂਜ ਹੋ ਜਾਂਦੀ ਹੈ ਜਦੋਂ ਸਮਝ ਦਾ ਪੱਧਰ ਉੱਚਾ ਹੋ ਜਾਂਦਾ। ਸੋ ਫਿਰ ਜੇ ਕੋਈ ਬੰਦਾ ਸਾਡੇ ਸਾਹਮਣੇ ਬਦਲਿਆ ਬਦਲਿਆ ਹੋਵੇ, ਜ਼ਿੰਦਗੀ ਸੋਹਣੀ ਜਿਉਣ ਲੱਗ ਪਵੇ, ਆਲਸ ਛੱਡ ਦੇਵੇ, ਢਿੱਲ ਪੁਣਾ ਛੱਡ ਦੇਵੇ, ਖਾਣਾ ਵਧੀਆ ਹੋ ਜਾਏ, ਉਹਦਾ ਬੋਲਣਾ ਵਧੀਆ ਹੋ ਜਾਏ, ਰਿਸ਼ਤੇ ਵੀ ਵਧੀਆ ਨਿਭਾਉਣ ਲੱਗ ਪਵੇ, ਜ਼ਿੰਮੇਵਾਰੀਆਂ ਸਮਝਣ ਲੱਗ ਪਵੇ, ਫਿਰ ਹੀ ਪੁੱਛਾਂਗੇ ਨਾ। ਗੱਲਾਂ ਕਰਦਾ ਉਹਨੂੰ ਨਹੀਂ ਪੁੱਛ ਸਕਦੇ ਜਿਹਦਾ ਵਿਹਾਰਕ ਪੱਖ ਬਦਲਿਆ ਹੋਵੇ। ਵਿਹਾਰ ਜਿਹੜਾ ਹੈ ਬਦਲਣਾ ਬੜਾ ਲਾਜ਼ਮੀ ਹੁੰਦਾ। ਹੁਣ ਅਸੀਂ ਦਾੜੀ ਵਧਾਈਏ, ਅਸੀਂ ਕਤਰਾ ਉੱਪਰ ਦੀ ਪਾਇਆ, ਅਸੀਂ ਪੱਗ ਬੰਨੀਏ, ਤੇ ਅਗਲਾ ਕਵੇ ਨੂੰ ਪੁੱਛੀਏ ਵੀ ਤੇਰੇ ਤੇ ਰੰਗ ਕਿਵੇਂ ਚੜਿਆ, ਰੰਗ ਅਗਲਾ ਕਹੇਗਾ ਗਾਲਾਂ ਤੇ ਉਵੇਂ ਹੀ ਕੱਢਦਾ, ਬੋਲਦਾ ਤੇ ਉਵੇਂ ਹੀ। ਆਲਸੇ ਦੇ ਚ ਪਹਿਲਾਂ ਵੀ ਸੀ, ਅੱਜ ਵੀ ਜਿੱਦਾਂ ਦਾ ਪਹਿਲਾਂ ਸੀ ਉਦਾਂ ਦਾ ਹੀ ਹੈ ਹੁਣ, ਇਹਦਾ ਬਦਲਿਆ ਕਿਉਂ? ਜਦੋਂ ਸਾਡਾ ਵਿਹਾਰ ਬਦਲੇ ਨਾ, ਫਿਰ ਅਗਲਾ ਪੁੱਛੇ। ਅਸੀਂ ਪੁੱਛ ਸਕਦੇ ਹਾਂ ਸਾਹਿਬਜ਼ਾਦਿਆਂ ਨੂੰ ਵੀ ਆਹ ਕਿਵੇਂ ਹੋਇਆ, ਨੀਹਾਂ 'ਚ ਕਿਵੇਂ ਖੜੇ ਤੁਸੀਂ, ਇਹ ਪੁੱਛ ਸਕਦੇ। ਪਰ ਜਿਹੜਾ ਗੱਲਾਂ ਕਰਦਾ, ਗੱਲਾਂ 'ਤੇ ਆਨੰਦਪੁਰ ਸਾਹਿਬ ਬਹੁਤ ਬੰਦੇ ਕਰਦੇ ਹੋਣਗੇ, ਗੱਲਾਂ 'ਤੇ ਪ੍ਰਿਥੀ ਚੰਦ ਵੀ ਬਹੁਤ ਸਿਆਣੀਆਂ ਕਰਦਾ ਹੋਇਆ, ਗੱਲਾਂ ਤੇ ਰਾਮ ਰਾਏ ਵੀ ਬਹੁਤ ਸੋਹਣੀਆਂ ਕਰਦਾ ਹੋਵੇਗਾ। ਗੱਲ ਗੱਲਾਂ ਦੀ ਨਹੀਂ, ਗੱਲ ਹੈ ਵਿਹਾਰ ਦੀ, ਗੱਲ ਹੈ ਕਰਨੀ ਦੀ, ਕਥਨੀ ਦੀ ਨਹੀਂ, ਕਰਨੀ ਦੀ। ਇਸ ਕਰਕੇ ਮੇਰਿਓ ਵੀਰੋ, ਮੇਰਿਓ ਭਾਈਓ, ਮੇਰਿਓ ਭੈਣੋ, ਬੱਚਿਓ, ਬਜ਼ੁਰਗੋ, ਸਾਰੇ ਆਪਾਂ ਇਹ ਨਹੀਂ ਵੀ ਅਸੀਂ ਕਿਸੇ ਨੂੰ ਪੁੱਛੀਏ ਤੇਰਾ ਕਿਰਦਾਰ ਕਿਵੇਂ ਬਣਿਆ। ਅਸੀਂ ਇਦਾਂ ਦੇ ਬਣੀਏ ਕਿ ਸਾਨੂੰ ਕੋਈ ਪੁੱਛੇ ਵੀ ਤੇਰਾ ਇਹ ਕਿਰਦਾਰ ਕਿਵੇਂ ਬਣਿਆ। ਅਸੀਂ ਇਦਾਂ ਦੇ ਬਣੀਏ ਵੀ ਤੇਰਾ ਇਹ ਤੇਰੀ ਜ਼ਿੰਦਗੀ, ਤੇਰੀ ਆਲਸ ਕਿੱਧਰ ਗਈ, ਤੇਰੀਆਂ ਗੱਪਾਂ ਕਿੱਧਰ ਗਈਆਂ, ਤੇਰਾ ਹੰਕਾਰ ਕਿੱਧਰ ਗਿਆ, ਤੇਰੀਆਂ ਫੁਕਰੀਆਂ ਕਿੱਧਰ ਗਈਆਂ, ਤੇਰੀਆਂ ਕਾਮੁਕਤਾ ਵਾਲੀਆਂ ਗੱਲਾਂ ਕਿੱਧਰ ਗਈਆਂ। ਤੁਹਾਡੇ ਯਾਰ ਬੇਲੀ ਪੁੱਛਣ ਵੀ ਪਹਿਲਾਂ ਤੇ ਗੱਲਾਂ ਤੂੰ ਇਦਾਂ ਦੀਆਂ ਕਰਦਾ ਹੁੰਦਾ, ਕਿਸੇ ਦੀਆਂ ਧੀਆਂ ਦੀਆਂ, ਭੈਣਾਂ ਦੀਆਂ, ਲੜਕੀਆਂ ਦੀਆਂ ਕਾਮੁਕਤਾ ਦੀਆਂ ਗੱਲਾਂ ਕਰਦਾ ਸੀ, ਕਿੱਧਰ ਗਈਆਂ, ਹੁਣ ਤੇਰਾ ਗੁੱਸਾ ਕਿੱਧਰ ਗਿਆ, ਹੁਣ ਤੇਰਾ ਲਾਲਚ ਕਿੱਧਰ ਗਿਆ, ਹੁਣ ਫਰਕ ਕਿਵੇਂ ਪੈ ਗਿਆ। ਅਸੀਂ ਇਹ ਨਹੀਂ ਅਸੀਂ ਕਿਸੇ ਨੂੰ ਪੁੱਛੀਏ, ਅਸੀਂ ਇਹਨਾਂ ਦੇ ਬਣੀਏ ਕਿ ਸਾਨੂੰ ਕੋਈ ਪੁੱਛੇ ਵੀ ਬਦਲਿਆ ਕਿਵੇਂ। ਸੋ ਜ਼ਿੰਦਗੀ ਬੜੀ ਛੋਟੀ ਜਿਹੀ ਹੈ, ਬਹੁਤ ਸਪੀਡ ਨਾਲ ਲੰਘ ਰਹੀ ਹੈ। ਹੁਣ ਦੇ ਜ਼ਮਾਨੇ ਵਿੱਚ ਜਿੱਥੇ ਦੁਨੀਆ ਬੜੀ ਭੱਜੀ ਜਾਂਦੀ ਹੈ, ਸਪੀਡ ਬੜੀ ਤੇਜ਼, ਉੱਥੇ ਕਦੋਂ ਦਿਨ ਲੰਘਦਾ ਹੈ, ਕਦੋਂ ਮਹੀਨਾ ਲੰਘਦਾ ਹੈ, ਕਦੋਂ ਸਾਲ ਲੰਘਦਾ ਹੈ ਪਤਾ ਹੀ ਨਹੀਂ। ਬਹੁਤ ਜ਼ਿੰਦਗੀ ਜਿਹੜੀ ਹੈ ਨਾ, ਜਿਹੜੇ ਹੁਣ ਫੋਨਾਂ ਤੇ ਲੱਗੇ ਹੋ, ਐਂ ਲੱਗਦਾ ਵੀ ਰਾਤ ਬਹੁਤ ਲੰਮੀ ਹੈ, ਐ ਨਹੀਂ ਲੱਗਦਾ। ਇੰਨਾ ਕੁਛ ਹੈ ਦੁਨੀਆ ਵਿੱਚ ਵੇਖਣ ਨੂੰ, ਰੰਗ ਤਮਾਸ਼ੇ ਬਹੁਤ ਜ਼ਿਆਦਾ ਹੋ ਗਏ ਆ। ਸਾਰੀ ਜ਼ਿੰਦਗੀ ਵੇਖਦੇ ਰਹੋ, ਕੁਛ ਨਾ ਕੁਛ ਆਈ ਹੀ ਜਾਂਦਾ। ਹੁਣ ਜ਼ਮਾਨਾ ਬਦਲ ਗਿਆ, ਹੁਣ ਬਹੁਤ ਕੁਛ ਹੈ ਆਲੇ ਦੁਆਲੇ, ਤੇ ਅੱਜ ਦੇ ਸਮੇਂ ਦੇ ਵਿੱਚ ਸਹੀ ਰਾਹ ਤੇ ਤੁਰਨਾ, ਸਿੱਧੇ ਸਿੱਧੇ ਤੁਰਨਾ ਇੰਨਾ ਸੌਖਾ ਨਹੀਂ। ਤਾਂ ਕਰਕੇ ਆਓ ਆਪਣੇ ਆਪ ਨੂੰ ਬਦਲੀਏ, ਜੀਵਨ ਦੀ ਬਾਜੀ ਜਿੱਤਣ ਦੀ ਕੋਸ਼ਿਸ਼ ਕਰੀਏ। ਇਹ ਸਾਨੂੰ ਆਪ ਜਿੱਤਣੀ ਪੈਣੀ ਹੈ। ਥਾਪੜਾ ਗੁਰੂ ਜ਼ਰੂਰ ਦਿੰਦਾ, ਥਾਪੀ ਦੇ ਕੇ ਪਿੜ ਵਿੱਚ ਭੇਜ ਦਿੰਦਾ, ਬਾਕੀ ਸਾਰਾ ਜ਼ੋਰ ਤੇਰਾ ਆਪਣਾ ਲੱਗਣਾ। ਦਿਨ ਵਾਲਾ ਦੀਵਾਨ, ਅੱਜ ਵਾਲਾ ਜਿਨ੍ਹਾਂ ਨੇ ਸੁਣਿਆ ਹੋਏਗਾ, ਜਾਂ ਜਿਨ੍ਹਾਂ ਨੇ ਕੱਲ੍ਹ ਵਾਲਾ ਦੀਵਾਨ ਸੁਣਿਆ ਹੋਏਗਾ, ਪਿਛਲੇ 15-20 ਦੇ ਜਿਹੜੇ ਦੀਵਾਨ ਦਿਨਾਂ ਦੇ ਸੁਣੇ ਹੋਣਗੇ, ਉੱਥੇ ਮੈਂ ਇਸ ਗੱਲ ਤੇ ਬਹੁਤ ਜ਼ੋਰ ਦਿੱਤਾ ਵੀ ਸਾਡੀ ਜ਼ਿੰਮੇਵਾਰੀ ਕੀ ਹੈ, ਉਹਨੂੰ ਪਛਾਣੋ। ਰੱਬ ਤੇ ਨਾ ਸੁੱਟੋ ਸਾਰਾ ਕੁਝ, ਰੱਬ ਨੇ ਤੇ ਘੜ ਦਿੱਤਾ ਜਿੱਦਾਂ ਦੇ ਘੜਨਾ ਸੀ, ਜਿਹੜਾ ਤੇਰਾ ਕੰਮ ਹੈ ਤੈਨੂੰ ਕਰਨਾ ਪੈਣਾ। ਕੰਪਨੀ ਨੇ ਤੇ ਗੱਡੀ ਬਣਾ ਦਿੱਤੀ ਹੈ, ਸਟੇਅਰਿੰਗ ਬਣਾ ਦਿੱਤਾ, ਸਭ ਕੁਝ ਬਣਾ ਦਿੱਤਾ, ਹੁਣ ਤੈਨੂੰ ਸੀਟ ਤੇ ਬਾਹ ਦਿੱਤਾ, ਅਗਲੀ ਜ਼ਿੰਮੇਵਾਰੀ ਤੈਨੂੰ ਨਿਭਾਉਣੀ ਪੈਣੀ। ਸੋ ਇਸ ਕਰਕੇ ਆਓ ਆਪਣੀਆਂ ਜ਼ਿੰਮੇਵਾਰੀਆਂ ਨੂੰ ਪਛਾਣ ਕੇ ਨਾ ਸਾਰਾ ਜ਼ੋਰ ਆਪਣਾ ਆਪ ਲਾਓ, ਸੂਰਮੇ ਬਣ ਕੇ ਵਿਖਾਓ, ਆਪਾਂ ਵਿਖਾਈਏ, ਜਿੱਤ ਕੇ ਵਿਖਾਈਏ ਆਪਣੇ ਆਪ ਨੂੰ। ਧਾ ਧਾ ਕੇ ਆਉਣਾ ਵਿਕਾਰਾਂ ਨੇ, ਧਾ ਕੇ ਆਉਣਾ। ਅੱਜ ਮਟੀਰੀਅਲਿਜ਼ਮ ਹੈ ਯੁੱਗ, ਇੱਦਾਂ ਦਾ ਸਮਾਂ, ਇੱਦਾਂ ਦਾ ਯੁੱਗ ਦਾ ਅਰਥ ਹੁੰਦਾ ਸਮਾਂ, ਇੱਦਾਂ ਦਾ। ਪਰ ਕੋਸ਼ਿਸ਼ ਕਰੀਏ ਤੇ ਇੱਦਾਂ ਦੇ ਬਣੀਏ ਵੀ ਅਗਲਾ ਪੁੱਛੇ ਤੇਰੇ ਤੇ ਇਹ ਲਾਲੀ ਚੜੀ ਗਈ ਕਬ ਦਨੀਰੀ ਤੇਰੀ ਲਾਲ। ਪੁੱਛਿਆ ਜਾ ਰਿਹਾ ਵੀ ਜੀਵ ਰੂਪ ਇਸਤਰੀ ਨੂੰ ਪੁੱਛਿਆ ਜਾ ਰਿਹਾ, ਜਿਵੇਂ ਕਿਸੇ ਸੁਹਾਗਣ ਨੂੰ ਪੁੱਛਿਆ ਜਾ ਰਿਹਾ ਵੀ ਤੇਰੇ ਤੇ ਇੰਨਾ ਰੂਪ ਚੜਿਆ ਕਿਵੇਂ, ਇੰਨੀ ਸੋਹਣੀ ਤੂੰ ਕਿਵੇਂ ਲੱਗ ਸਕਦੀ, ਇਹ ਰੰਗ ਚੜਿਆ ਕਿਵੇਂ। ਕਬ ਦਨੀਰੀ ਤੇਰੀ ਲਾ, ਕਬ ਦਨੀਰੀ ਤੇਰੀ ਲਾ, ਕਬ ਦਨੀਰੀ ਤੇਰੀ ਲਾ। ਸਭ ਨੀਰੀ ਤੇਰੀ ਲਾਲੀ ਸਭ ਨੀਰੀ ਤੇਰੀ ਲਾਲੀ ਸਭ ਨੀਰੀ ਤੇਰੀ ਲਾਲੀ ਸਭ ਕਵਨ ਰੰਗ ਤੋਂ ਪਈ ਗੁਲਾਲੀ ਪਈ ਗੁਲਾਲੀ ਕਵਨ ਰੰਗ ਤੋਂ ਪਈ ਗੁਲਾਲੀ ਪਈ ਗੁਲਾਲੀ ਕਵਨ ਰੰਗ ਤੋਂ ਪਈ ਮੋਹਿਆ ਸੁਰਜਨ ਪਾਣੀ

ਸਤਵੰਤੀ ਤੂੰ ਪਰਦਾਨ ਤੂੰ ਪ੍ਰੀਤਮ ਪਾਨੀ ਤੂੰ ਹੀ ਸੁਰ लाल रंग तिसको लगा जिसके वड भागा मेला कदे ना हो गई नह लगे धागा रंग चढ़दा चढ़दा चढ़ जाता रंग चढ़दा चढ़दा चढ़ जाता चढ़दा चढ़दा चढ़ जाता रंग चढ़दा चढ़दा चढ़ जाता रंग चढ़दा चढ़दा चढ़ जाता रंग चढ़दा चढ़दा चढ़ जाता ए चल के संगत विच आइए ये चल के संगत विच आइए रंग चढ़दा चढ़दा चढ़दा चढ़दा चढ़ जाता चल के संगत विच आइए रंग चढ़दा चढ़दा चढ़ जाता रंग चढ़दा चढ़दा बड़ो जी चल के संगत विच आइए रंग चढ़दा चढ़दा सतगुर नू सीस नवाइए रंग चढ़दा चढ़दा चढ़दा चढ़दा चढ़ जाता सीस निभाइए रंग चढ़दा चढ़दा चढ़ जाता रंग चढ़दा चढ़दा चढ़ सतगुर नू सीस निभाइए रंग चढ़दा चढ़दा चढ़ जाता रंग चढ़दा चढ़दा चढ़ जाता ए गुर चरणी चित लाइए बई जे गुर चरणी ए गुर चरणी चित लाइए रंग चढ़दा चढ़दा चढ़दा चढ़दा चढ़ जाता ये गुर चरणी चित लाइए रंग चढ़दा चढ़दा चढ़ जाता रंग चढ़दा चढ़दा गुर चरणी चित लाइए रंग चढ़दा चढ़दा चढ़ जाता रंग चढ़दा चढ़दा चढ़ जाता सतगुर ते बचन कमाइए सतगुर ते बचन सतगुर ते बचन कमाइए रंग चढ़दा चढ़दा चढ़दा चढ़दा चढ़ जाता सतगुर दे बचन कमाइए रंग चढ़दा चढ़दा चढ़ जाता रंग चढ़दा चढ़दा सतगुर दे बचन कमाइए रंग चढ़दा चढ़दा चढ़ जाता रंग चढ़दा चढ़दा चढ़ जाता रंग लागत लागत लागत है पौ भगत भगत भगत है रंग जेड़ा है हौली हौली ਜਿਸ ਤਰ੍ਹਾਂ ਦਾ ਚੜ੍ਹਾਉਣਾ ਚਾਹੋਗੇ ਉਸੇ ਤਰ੍ਹਾਂ ਦਾ ਹੀ ਚੜ੍ਹ ਜਾਂਦਾ ਜਿਹੜਾ ਮਾਈਂਡ ਹੈ ਇੱਦਾਂ ਹੀ ਕੰਮ ਕਰਦਾ ਪਰਮਾਤਮਾ ਵੱਲੋਂ ਜਿਹੜਾ ਮਨੁੱਖ ਨੂੰ ਵੱਖਰੀ ਚੀਜ਼ ਮਿਲੀ ਹੈ ਉਹ ਹੈ ਮਨ ਉਦਾਂ ਅਸੀਂ ਪਸ਼ੂਆਂ ਵਿੱਚ ਹੀ ਗਿਣੇ ਜਾਂਦੇ ਜਿਹੜੀਆਂ ਚਾਰ ਖਾਣੀਆਂ ਨੇ ਨਾ ਜਿਹਦੇ ਚੋਂ ਉਤਪਤੀ ਹੁੰਦੀ ਹੈ ਸੰਸਾਰ ਦੀ ਅੰਡਜ ਜੇਰਜ ਸੇਤਜ ਉਤਪੁਜ ਚਾਰ ਖਾਣੀਆਂ ਤੋਂ ਸਿਰਜਣਾ ਹੁੰਦੀ ਹੈ ਉਤਪਤੀ ਹੁੰਦੀ ਹੈ ਸਮਾਜ ਉਹਦੇ ਵਿੱਚ ਜੇਰ ਤੋਂ ਜਿਹੜੇ ਪਸ਼ੂ ਪੈਦਾ ਹੁੰਦੇ ਹੈ ਤੇ ਜਿਹੜਾ ਮਨੁੱਖ ਹੈ ਇਹ ਵੀ ਜੇਰ ਤੋਂ ਹੀ ਪੈਦਾ ਹੁੰਦਾ ਪਸ਼ੂਆਂ ਦੇ ਵਿੱਚ ਤੇ ਬੰਦੇ ਦੇ ਤਨ ਦੀ ਪਦਾਇਸ਼ ਵਿੱਚ ਕੋਈ ਫਰਕ ਨਹੀਂ ਪਸ਼ੂ ਵੀ ਜੇਰ ਤੋਂ ਪੈਦਾ ਹੁੰਦਾ ਹੈ ਤੇ ਬੰਦਾ ਵੀ ਚਾਰ ਹੀ ਖਾਣੀਆਂ ਨੇ ਇਹਦੇ ਲਈ ਵੱਖਰਾ ਕੁਛ ਨਹੀਂ ਪਰ ਮਨੁੱਖ ਤਾਂ ਹੈ ਇਹਦੇ ਕੋਲ ਮਨ ਹੈ ਮਾਈਂਡ ਸਾਡੇ ਕੋਲ ਇੱਕੋ ਹੀ ਚੀਜ਼ ਵੱਖਰੀ ਹੈ ਉਹ ਹੈ ਮਾਈਂਡ ਪਰਮਾਤਮਾ ਵੱਲੋਂ ਜਿਹੜੀ ਬਖਸ਼ਿਸ਼ ਹੈ ਭਈ ਪ੍ਰਾਪਤ ਮਨੁੱਖ ਦੇ ਹੋਈ ਹੈ ਇਹਦੇ ਕੋਲ ਮਨ ਹੈ ਇਸ ਦੇਹ ਕੋਲ ਮਨ ਹੈ ਮਤਲਬ ਮਾਈਂਡ ਤੇ ਮਾਈਂਡ ਹੈ ਜਿਹੜਾ ਇਹਨੂੰ ਜਿੱਦਾਂ ਦਾ ਮੈਸੇਜ ਮਿਲਦਾ ਹੈ ਜਿੱਦਾਂ ਦਾ ਅਸੀਂ ਇਹਦੇ ਤੋਂ ਮੰਗਣਾ ਚਾਹੁੰਦੇ ਹਾਂ ਉਦਾਂ ਦਾ ਹੀ ਇਹ ਸਾਨੂੰ ਬਣਾ ਦਿੰਦਾ ਹੈ ਜਿੱਦਾਂ ਦਾ ਆਪਾਂ ਸੋਚਦੇ ਹਾਂ ਉਦਾਂ ਦਾ ਹੀ ਇਹਦੇ ਚੋਂ ਪ੍ਰਾਪਤ ਹੁੰਦਾ ਹੁਣ ਜਿਹੜਾ ਬੰਦਾ ਡਰਾਈਵਰੀ ਸਿੱਖਣੀ ਚਾਹੁੰਦਾ ਹੈ ਉਹਨੂੰ ਇਹਨੂੰ ਥੋੜ੍ਹਾ ਜਿਹਾ ਵਰਤਣਾ ਪੈਣਾ ਇਹਦੇ ਵਿੱਚੋਂ ਫਿਰ ਦਾਤ ਮਿਲਦੀ ਹੈ ਜਿੱਦਾਂ ਦੀ ਮੰਗ ਮੰਗੋਗੇ ਉਦਾਂ ਦੀ ਮਿਲਣੀ ਹੈ ਪਰਮਾਤਮਾ ਨੇ ਮਾਈਂਡ ਘੜਿਆ ਰੱਬ ਨੇ ਸਾਡਾ ਦਿਮਾਗ ਬਣਾਇਆ ਹੈ ਥਰੂ ਸਾਡੇ ਮਾਈਂਡ ਦੇ ਹੀ ਮਿਲਦਾ ਜੋ ਮਿਲਦਾ ਸਾਡੇ ਬਈ ਪਰਮਾਤਮਾ ਇੱਛਾ ਪੂਰਕ ਸਰਬ ਸੁੱਖ ਦਾਤਾ ਹੈ ਜਿਵੇਂ ਹੁਣ ਮੰਨ ਲਓ ਆਪਾਂ ਬਚਨ ਪੜ੍ਹਦੇ ਹਾਂ ਨਾ ਜਿਵੇਂ ਇੱਕ ਵਾਰੀ ਗਾ ਕੇ ਪੜੋ ਇੱਛਾ ਪੂਰਕ ਸਰਬ ਸੁੱਖ ਦਾਤਾ ਹਰ ਜਾ ਕੇ ਵਸ ਹੈ ਕਾਮ ਤੇ ਕਾਮ ਤੇ ਇੱਕ ਵਾਰੀ ਸੁਣ ਇੱਛਾ ਪੂਰਕ ਸਰਬ ਸੁੱਖ ਦਾਤਾ ਹਰ ਜਾ ਕੇ ਵਸ ਹੈ ਕਾਮ ਤੇ ਨਾ ਸੋ ਐਸਾ ਹਰ ਧਿਆਈਏ ਮੇਰੇ ਜੀਅਣੇ ਤਾਂ ਸਰਬ ਸੁਖ ਪਾਵੇ ਮੇਰੇ ਮਨਾ ਜੋ ਤੇਰੀ ਇੱਛਾ ਉਹੀ ਤੈਨੂੰ ਮਿਲ ਜਾਏਗਾ ਜੋ ਚਾਹੁੰਦਾ ਪ੍ਰਾਪਤ ਕਰ ਸਕਦਾ ਹੈ ਹੁਣ ਅੱਗੇ ਡਿਪੈਂਡ ਕਰਦਾ ਸਾਡੀ ਇੱਛਾ ਕੀ ਹੈ ਜਿਵੇਂ ਹੁਣ ਮੰਨ ਲਓ ਪਰਮਾਤਮਾ ਨੇ ਇੱਥੇ ਇਹ ਲਿਖਿਆ ਵੀ ਇੱਛਾ ਪੂਰਕ ਸਰਬ ਸੁਖ ਦਾਤਾ ਇਹ ਨਹੀਂ ਲਿਖਿਆ ਵੀ ਸ਼ੁਭ ਇੱਛਾ ਪੂਰਕ ਸਰਬ ਸੁਖ ਦਾਤਾ ਇਦਾਂ ਨਹੀਂ ਵੀ ਇੱਥੇ ਸ਼ੁਭ ਇੱਛਾ ਹੀ ਪੂਰੀ ਹੁੰਦੀ ਹੈ ਜਿਹੜਾ ਬੰਦਾ ਈਰਖਾ ਨੂੰ ਸਮਝਦਾ ਵੀ ਈਰਖਾ ਦੀ ਦਾਤ ਲੈਣੀ ਚਾਹੁੰਦਾ ਹੈ ਉਹਨੂੰ ਈਰਖਾ ਵਾਲਾ ਸੁਭਾਅ ਮਿਲ ਜਾਂਦਾ ਜਿਹੜਾ ਸਹਿਜ ਚਾਹੁੰਦਾ ਹੈ ਉਹਨੂੰ ਸਹਿਜ ਮਿਲ ਜਾਂਦਾ ਜਿਹੜਾ ਨਫ਼ਰਤ ਵਾਲੀ ਜ਼ਿੰਦਗੀ ਜਿਉਣੀ ਚਾਹੁੰਦਾ ਹੈ ਜੋ ਤੇਰੀ ਪਸੰਦ ਹੈ ਉਹੀ ਦਾਤ ਦੇ ਉਹ ਜਿਹੜਾ ਪਰਮਾਤਮਾ ਹੈ ਜਿਹੜਾ ਮਾਲਕ ਹੈ ਉਹਨੇ ਮਾਈਂਡ ਘੜਿਆ ਹੈ ਆ ਘੜਿਆ ਇਹਦੇ ਥਰੂ ਮਿਲਣਾ ਸਾਰਾ ਕੁਛ ਤੇ ਜਿਹੜਾ ਬੰਦਾ ਜਿਹਨੂੰ ਇਹਨੂੰ ਸਮਝਣਾ ਆ ਗਿਆ ਮਾਈਂਡ ਨੂੰ ਪੜ੍ਹਨਾ ਆ ਗਿਆ ਦਿਮਾਗ ਤੇ ਜਿਹੜੇ ਕੰਮ ਕਰਦੇ ਨੇ ਜਿਹੜੇ ਸੋਚਦੇ ਨੇ ਆਪਣੇ ਵਿਚਾਰਾਂ ਨੂੰ ਵੇਖਦੇ ਰਹਿੰਦੇ ਆ ਉਹ ਖੁਆਰ ਹੋਣੋਂ ਬਚ ਜਾਂਦੇ ਆ ਤਾਂ ਕਰਕੇ ਭਾਈ ਜੋ ਮੰਗੋਗੇ ਮਿਲ ਜਾਣਾ ਜਿਹੜਾ ਬੰਦਾ ਜਿੱਦਾਂ ਦੀ ਜ਼ਿੰਦਗੀ ਜਿਉਣੀ ਚਾਹੁੰਦਾ ਨਾ ਉਦਾਂ ਦੀ ਉਹਨੂੰ ਫਿਰ ਘਾਟ ਤਾਂ ਘੜ ਸਕਦਾ ਹੈ ਜਿਹੜਾ ਆਲਸੀ ਰਹਿਣਾ ਚਾਹੁੰਦਾ ਉਹਨੂੰ ਆਲਸ ਦੇ ਬਹਾਨੇ ਦਿਮਾਗ ਬਹੁਤ ਦਿੰਦਾ ਉਹ ਬਹਾਨੇ ਉਦਾਂ ਦੇ ਬਣਾ ਲੈਂਦਾ ਜਿਹੜਾ ਚੰਗਾ ਬਣਨਾ ਚਾਹੁੰਦਾ ਉਹਨੂੰ ਉਦਾਂ ਦੀ ਕਿਉਂਕਿ ਇਹਨੇ ਤੇ ਬਸ ਮੈਸੇਜ ਵੇਖਣਾ ਤੇਰਾ ਵੀ ਕੀ ਚਾਹੁੰਦਾ ਜੇ ਸਟਰੋਂਗ ਹੋ ਕੇ ਵੇਖ ਵੀ ਮੈਂ ਡਰਾਈਵਰ ਬਣਨਾ ਬਸ ਇਹ ਬਾਹਰੋਂ ਥੋੜ੍ਹਾ ਜਿਹਾ ਸਿੱਖਣਾ ਪੈਂਦਾ ਜਿਵੇਂ ਨਾ ਬਾਹਰੋਂ ਪਾਣੀ ਪਾਉਣਾ ਪਵੇ ਆਪਾਂ ਧੂਰੀ ਗੱਲ ਕਰਦੇ ਸੀ ਇਸ ਟੌਪਿਕ ਤੇ ਬੜੀ ਲੰਮਾ ਪੂਰਾ ਦੀਵਾਨ ਇਸ ਟੌਪਿਕ ਤੇ ਲਾਇਆ ਬਈ ਜਿਵੇਂ ਆਪਾਂ ਕਹਿੰਦੇ ਨਾ ਵੀ ਧਰਤੀ ਦੇ ਵਿੱਚ ਪਾਣੀ ਹੈ ਬਾਹਰੋਂ ਪਾਣੀ ਪਾਈਏ ਫਿਰ ਪਾਣੀ ਆਉਂਦਾ ਆਹ ਜਿਹੜਾ ਦਿਮਾਗ ਇਹਦੇ ਵਿੱਚ ਸਾਰਾ ਕੁਝ ਹੀ ਹੈ ਜਿੱਦਾਂ ਦਾ ਬਾਹਰੋਂ ਪਾ ਦੋਗੇ ਉਦਾਂ ਦਾ ਹੀ ਘੜ ਦਿੰਦਾ ਜੋ ਤੁਸੀਂ ਬਣਨਾ ਜੇ ਡਰਾਈਵਰ ਬਣਨਾ ਹੈ ਤੇ ਬਾਹਰੋਂ ਮਾੜਾ ਜਿਹਾ ਸਿੱਖਣਾ ਪੈਣਾ ਵੀ ਇੱਦਾਂ ਗੇਅਰ ਪੈਂਦੇ ਆ ਇੱਦਾਂ ਸਟੀਅਰਿੰਗ ਨੂੰ ਫੜਨਾ ਇੱਦਾਂ ਕਲੱਚ ਦੱਬਣਾ ਐਲਸੀਲੇਟਰ ਇੱਦਾਂ ਬਸ ਮਾੜਾ ਜਿਹਾ ਹਿਸਾਬ ਲੱਗ ਜਾਣਾ ਮੁੜ ਕੇ ਇਹਨੇ ਉਸੇ ਚੀਜ਼ ਦੀ ਦਾਤ ਦੇਣੀ ਹੈ ਇੱਕ ਵਾਰੀ ਜਿਵੇਂ ਹੁਣ ਮੰਨ ਲਓ ਇਹ ਥੋੜ੍ਹਾ ਵੀ ਸਾਰੀ ਜ਼ਿੰਦਗੀ ਸਿਖਾਉਣ ਵਾਲਾ ਨਾਲ ਬੈਠਦਾ ਹੁਣ ਜਿਹਨੇ ਸਿਖਾਈ ਸੀ ਡਰਾਈਵਰੀ ਉਹਨੇ ਤੇ ਸੇਖੂਪੁਰ ਤੋਂ ਪਟਿਆਲੇ ਤੱਕ ਗੱਡੀ ਫੜਾਈ ਸਾਨੂੰ ਪਟਿਆਲੇ ਤੋਂ ਇੱਥੇ ਤੱਕ ਫੜਾਤੀ ਪਰ ਜਿੱਦਣ ਕਿਤੇ ਸ਼ਿਮਲੇ ਜਾਣ ਦੀ ਲੋੜ ਪੈਂਦੀ ਉੱਥੇ ਆਪੇ ਹੀ ਲੈ ਕੇ ਜਾਂਦੇ ਹਾਂ ਹੁਣ ਨਾਲ ਥੋੜ੍ਹਾ ਸਿਖਾ ਕੇ ਆਇਆ ਜੀ ਦਿੱਲੀ ਜਾਣਾ ਪਿਆ ਤੇ ਦਿੱਲੀ ਆਪੇ ਹੀ ਗਏ ਡਰਾਈਵਰ ਜਿਹਨੇ ਸਿਖਾਈ ਸੀ ਉਹ ਨਾਲ ਥੋੜ੍ਹਾ ਬੈਠਾ ਅੱਗੇ ਤੇ ਆਪਣੇ ਆਪ ਦੀ ਫਿਲਾਸਫੀ ਜਿਹੜੀ ਹੈ ਨਾ ਉਹਨੇ ਆਪੇ ਹੀ ਤੁਹਾਨੂੰ ਦਾਤ ਦੇ ਦੇਣੀ ਬਾਹਰੋਂ ਤੁਸੀਂ ਇੱਕ ਵਾਰੀ ਪਾਣੀ ਪਾਓ ਇਹਨੇ ਉਦਾਂ ਦਾ ਕੱਢ ਦੇਣਾ ਹੁਣ ਜਿਹੜਾ ਵਾਜਾ ਵਜਾਉਣਾ ਇਹਦੀਆਂ ਸੱਤ ਸੁਰਾਂ ਹੁੰਦੀਆਂ ਵਾਜੇ ਦੀਆਂ ਸੱਤ ਸੁਰਾਂ ਹੁੰਦੀਆਂ ਜਦੋਂ ਤੁਸੀਂ ਸੱਤ ਸੁਰਾਂ ਇਹਦੀਆਂ ਸਿੱਖ ਲਈਆਂ ਇੱਕ ਵਾਰੀ ਸਿੱਖ ਲਈਆਂ ਉਦੋਂ ਬਾਅਦ ਉਹਦੀ ਰਿਹਰਸਲ ਕਰ ਲਓ ਉਹਦੀ ਸਰਗਮ ਬਣਾ ਲਈ ਉਹਨੂੰ ਸਾਰੇ ਗਾਮਾ ਪਾਦਾ ਨਹੀਂ ਅਜੇ ਤਾਂ ਪੜ੍ਹਦਾ ਰਿਹਾ ਉਹ ਗਾਉਂਦਾ ਗਾਉਂਦਾ ਗਾਉਂਦਾ ਇੱਕ ਵਾਰੀ ਹਿਸਾਬ ਆ ਗਿਆ ਬਾਹਰੋਂ ਪਾਣੀ ਪੈ ਗਿਆ ਛੇ ਕੁ ਮਹੀਨੇ ਉਸਤਾਦ ਤੋਂ ਸਿੱਖਣ ਸਿੱਖਦਾ ਬੰਦਾ ਛੇ ਕੁ ਮਹੀਨਿਆਂ ਤੋਂ ਬਾਅਦ ਮਾਈਂਡ ਹੈ ਜਿਹੜਾ ਉਹਨੂੰ ਆਪੇ ਹੀ ਸ਼ਬਦ ਸ਼ਬਦ ਬਣਾਉਣ ਦੀ ਦਾਤ ਦੇ ਦਿੰਦਾ ਉਹਨੂੰ ਪਤਾ ਹੁੰਦਾ ਵੀ ਇੰਟਰਸਟ ਇਹਦਾ ਇਸ ਪਾਸੇ ਹੈ ਇਹ ਸਿੱਖਣਾ ਚਾਹੁੰਦਾ ਉਹ ਸਿੱਖਣਾ ਚਾਹੁੰਦਾ ਜਿਹੜਾ ਬੰਦਾ ਉਹ ਫਿਰ ਮਾਈਂਡ ਹੈ ਜਿਹੜਾ ਤੁਹਾਡਾ ਉਹ ਉਦਾਂ ਦੀ ਦਾਤ ਦੇ ਦਿੰਦਾ ਉਹ ਉਵੇਂ ਉਵੇਂ ਰਹਿਸਲ ਕਰੋਗੇ ਤੁਸੀਂ ਸੇਵ ਕਰ ਲੈਂਦਾ ਜੀ ਸਾਡੇ ਨਾ ਗਲਾ ਹੈ ਜਿਹੜਾ ਆ ਸਾਡਾ ਗਲਾ ਹੈ ਇਹਦੇ ਇੱਕ ਕੰਘੀ ਹੈ ਇਹਦੇ ਵਿੱਚ ਇੱਕ ਕੰਘੀ ਹੈ ਇੱਕ ਪੂਰਾ ਜਿੱਦਾਂ ਸੁਰਾਂ ਸੱਤ ਇੱਥੇ ਨੇ ਇੱਥੇ ਵੀ ਇੱਥੇ ਵੀ ਗਲੇ 'ਚ ਆ ਜਿਹੜਾ ਘੰਡ ਹੈ ਜਿਵੇਂ ਆਪਾਂ ਬੋਲਦੇ ਹਾਂ ਨਾ ਉਹ ਉੱਪਰ ਥੱਲੇ ਹੁੰਦਾ ਹੈ ਕਦੇ ਕਿਸੇ ਸੁਰ ਤੇ ਜਾਂਦਾ ਕਦੇ ਕਿਸੇ ਸੁਰ ਤੇ ਜਾਂਦਾ ਕਦੇ ਕਿਸੇ ਤੇ ਜਾਂਦਾ ਤੁਸੀਂ ਜੇ ਕਿਤੇ ਨਾ ਇੱਦਾਂ ਆਪਣੇ ਜਦੋਂ ਕਦੇ ਹੁਣ ਸੁਣ ਤੇ ਨਾ ਕਰਨ ਲੱਗ ਜਾਓ ਤਾਂ ਘਰੇ ਜਾ ਕੇ ਵੇਖਿਓ ਵੀ ਜਿਵੇਂ ਹੁਣ ਮੰਨ ਲਓ ਆ ਗਲੇ ਤੇ ਇੱਥੇ ਹੱਥ ਲਾਇਓ ਇੱਥੇ ਲਾ ਕੇ ਫਿਰ ਜਦੋਂ ਤੁਸੀਂ ਪੜੋਗੇ ਨਾ ਬਈ ਸਾ ਜਦੋਂ ਆਪਾਂ ਗਾਵਾਂਗੇ ਸਾ ਉਹ ਹੋਰ ਥਾਂ ਤੇ ਹੈ ਰੇ ਉਹ ਹੋਰ ਪਿੱਛੇ ਨੂੰ ਚੱਲ ਜਾਊ ਗਾ ਹੋਰ ਅੱਗੇ ਚੱਲ ਜਾਊ ਧਾ ਹੋਰ ਅੱਗੇ ਯਾਨੀ ਕਿ ਜਿਵੇਂ ਸੱਤ ਸੁਰਾਂ ਇੱਥੇ ਉੱਪਰ ਨੂੰ ਚੜ੍ਹਦਾ ਬੰਦਾ ਐਂ ਗਲੇ ਚ ਐਂ ਐਂ ਘੰਟ ਕੰਘੀ ਹੈ ਪੂਰੀ ਜਿਵੇਂ ਇੱਥੇ ਕੰਘੀ ਹੈ ਬਾਜੇ ਦੀ ਐਂ ਇਹਦੇ ਕੁਦਰਤ ਦੇ ਸਿਸਟਮ ਨੂੰ ਵੇਖ ਕੇ ਕਾਪੀ ਕੂਪੀ ਕੀਤੀ ਹੈ ਬਣਾਉਣ ਵਾਲਿਆਂ ਨੇ ਜਿਨ੍ਹਾਂ ਨੇ ਬਣਾਈਆਂ ਨੇ ਸੁਰਾਂ ਐਂ ਬਣ ਜੇ ਹੁਣ ਮੰਨ ਲਓ ਤਾਰ ਹੈ ਜਿਵੇਂ ਜਿਹੜੇ ਜਿਹੜੀ ਉਹ ਤਾਰ ਬਣਦੀ ਹੈ ਉਹ ਫਿਰ ਦਬਾ ਦਿੰਦੇ ਆ ਨਾ ਉਂਗਲ ਦਾ ਇੰਨੀ ਕੁ ਦੱਬੀ ਸਾ ਹੋਰ ਦੱਬੀ ਰੇ ਹੋਰ ਦੱਬੀ ਧਾ ਏਦਾਂ ਉਹ ਸਾਰੇ ਗਾਮਾ ਪਾਦਾ ਨੀ ਸਾ ਏਦਾਂ ਉਹ ਉਹ ਜਿਵੇਂ ਜਿਵੇਂ ਦੱਬੀ ਜਾਂਦੇ ਆ ਉਵੇਂ ਉਵੇਂ ਕੰਘੀ ਹੈ ਗਲੇ 'ਚ ਵੀ ਕੰਘੀ ਏਦਾਂ ਹੀ ਹੈ ਹਰੇਕ ਦੇ ਗਲੇ 'ਚ ਹੁਣ ਤੇ ਨਾ ਵੇਖਿਓ ਕੱਲ ਕੱਲ ਨੂੰ ਜਾ ਕੇ ਵੇਖਿਓ ਵੀ ਏਦਾਂ ਗਲੇ ਨੂੰ ਹੱਥ ਲਾ ਕੇ ਨਾ ਕਿ ਉਹ ਸਾ ਫਿਰ ਰੇ ਧਾ ਉਹ ਜਿਵੇਂ ਜਿਵੇਂ ਉੱਚੀ ਜਾਈ ਜਾਓਗੇ ਉਹ ਤੁਹਾਡੇ ਘੰਡ ਵੀ ਉਵੇਂ ਅੱਗੇ ਅੱਗੇ ਨੂੰ ਜਾਈ ਜਾਊਗੀ ਸੱਤਵੀਂ ਸੁਰ ਤੱਕ ਜਾਓਗੇ ਐਂ ਉੱਪਰ ਚੜ੍ਹ ਜੂ ਐਂ ਜਿਵੇਂ ਥੱਲੇ ਆਈ ਜਾਓਗੇ ਐਂ ਉਹ ਬਾਹਰ ਨੂੰ ਆਈ ਜਾਊ ਸਿਸਟਮ ਅੱਛਾ ਹੁਣ ਜਦੋਂ ਆਪਾਂ ਇਹਨੂੰ ਸਿੱਖਦੇ ਹਾਂ ਉਹ ਫਿਰ ਇੱਕ ਵਾਰੀ ਤੇ ਸਿੱਖਣਾ ਪੈਂਦਾ ਮੁੜ ਕੇ ਮਾਈਂਡ ਹੈ ਜਿਹੜਾ ਇਹ ਘੰਡ ਨੂੰ ਆਪੇ ਚਲਾਈ ਜਾਂਦਾ ਆ ਆਖੋ ਸਤਨਾਮ ਸ੍ਰੀ ਵਾਹਿਗੁਰੂ ਸੇਵ ਕਰ ਲੈਂਦਾ ਜਿਵੇਂ ਡਰਾਈਵਰੀ ਸੇਵ ਕੀਤੀ ਹੈ ਹੁਣ ਸਿੰਘੋ ਜਿਹੜੇ ਗੱਡੀ ਚਲਾਉਣ ਜਾਣਦੇ ਹੋ ਕੀ ਸੋਚ ਕੇ ਗੇਅਰ ਪਾਉਂਦੇ ਹੋ ਵੀ ਪਹਿਲਾ ਪਾਉਣਾ ਫਿਰ ਦੂਜਾ ਪਾਉਣਾ ਹੁਣ ਜਿਹੜੇ ਅਸੀਂ ਬਾਜਾ ਵਜਾਉਂਦੇ ਹਾਂ ਕੀ ਅਸੀਂ ਸੋਚ ਕੇ ਸੁਰ ਨੱਪਦੇ ਹਾਂ ਹੁਣ ਮੰਨ ਲਓ ਜਦੋਂ ਹੁਣ ਮੰਨ ਲਓ ਆਪਾਂ ਬਾਜਾ ਵਜਾਉਂਦੇ ਹਾਂ ਹੁਣ ਮੰਨ ਲਓ ਇੱਕ ਇੱਕ ਤੇ ਆਹ ਸੁਰ ਹੈ ਆਹ ਸੁਰ ਹੈ ਇਹਤੋਂ ਬਾਅਦ ਆਹ ਸੁਰ ਹੈ ਆਹ ਸੁਰ ਹੈ ਮੰਨ ਲਓ ਆਹ ਸੁਰ ਹੈ ਹੁਣ ਇੱਕ ਮਿੰਟ 'ਚ ਕਿੰਨੀਆਂ ਨੱਪਦੀਆਂ ਕਿੰਨੀਆਂ ਹੋ ਗਈਆਂ ਨਾ ਦੇਖੋ ਕਿੰਨੀ ਸਪੀਡ ਨਾਲ ਚੱਲਦਾ ਇਹ ਹੁਣ ਕੀ ਮੈਂ ਸੋਚ ਕੇ ਨਹੀਂ ਇੰਨੀ ਤੇਜ਼ ਕਿਵੇਂ ਵਜਾ ਲੂੰ ਵੀ ਹੁਣ ਇਹਦੇ ਤੋਂ ਬਾਅਦ ਆਹ ਲਾਉਣੀ ਹੈ ਇਹਦੇ ਤੋਂ ਬਾਅਦ ਆਹ ਏਦਾਂ ਕਿਵੇਂ ਹੋ ਜੂ ਜੇ ਸੋਚ ਕੇ ਲਾਉਂ ਇੰਨੀ ਸਪੀਡ ਨਾਲ ਕਿਵੇਂ ਲੱਗ ਜੂ ਜਿੱਦਣ ਸਿੱਖਿਆ ਸੀ ਉਦੇ ਫਿਰ ਐਂ ਕਰਦੇ ਸੀ ਫਿਰ ਉਦੇ ਨੇ ਕਰਦੇ ਸੀ ਉਦੇ ਐਂ ਸਿੱਖਣਾ ਪੈਂਦਾ ਹੁਣ ਜਿਵੇਂ ਹੁਣ ਮੰਨ ਲਓ ਜੇ ਸੋਚ ਕੇ ਲਾਉਂਗੇ ਇਹ ਕਿਵੇਂ ਲੱਗਦਾ ਇਹ ਮਾਈਂਡ ਕਰਦਾ ਉਹਨੂੰ ਪਤਾ ਹੈ ਉਹਨੇ ਸੇਵ ਕੀਤਾ ਹੋਇਆ ਜਿਹੜੇ ਸਾਜ ਵਜਾਉਂਦੇ ਆ ਢੋਲਕ ਵਜਾਉਂਦੇ ਆ ਇਹਨਾਂ ਦਾ ਇਦਾਂ ਸੇਵ ਕੀਤਾ ਇਦਾਂ ਜਦੋਂ ਬੀਬੀਆਂ ਨੇ ਹਿਸਾਬ ਲਾ ਲਿਆ ਜਿੱਦੇ ਰੋਟੀ ਬਣਾਉਣੀ ਸਿੱਖੀ ਸੀ ਉਹਦੇ ਟੇਢੀ ਡਿੰਗੀ ਬਣਦੀ ਹੈ ਉਹਨੇ ਹੁਣ ਸੇਵ ਕਰ ਲਿਆ ਹੁਣ ਅੱਖਾਂ ਬੰਦ ਕਰਕੇ ਵੀ ਗੋਲ ਬਣਾ ਦਿੱਤਾ ਹਿਸਾਬ ਆ ਗਿਆ ਉਹਨੇ ਸੇਵ ਕਰ ਲਿਆ ਜੋ ਮੰਗਣਾ ਮੰਗ ਲਓ ਆ ਆ ਆ ਤੇਰੇ ਸਿਰ ਤੇ ਬੈਠਾ ਰੱਬ ਤੇਰੇ ਸਿਰ ਤੇ ਭਾਵ ਕਿ ਪ੍ਰਮਾਤਮਾ ਦਾ ਘੜਿਆ ਹੋਇਆ ਆ ਇਹ ਕੁੱਤੇ ਕੋਲ ਹੈ ਉਹ ਜਿੰਨਾ ਸਿਖਾਓਗੇ ਓਨਾ ਹੀ ਜਾਣਦਾ ਆਪਣੇ ਆਪ ਨਹੀਂ ਉਹਦੇ ਆਉਂਦਾ ਜੇ ਤੁਸੀਂ ਉਹਨੂੰ ਸਿਖਾਤਾ ਵੀ ਬਹਿ ਜਾ ਉਹ ਬਹਿਣਾ ਸਿੱਖ ਜਾਂਦਾ ਪਰ ਉਹਨੂੰ ਆਪਣੇ ਆਪ ਨਹੀਂ ਪਤਾ ਲੱਗਦਾ ਵੀ ਕੀ ਕਰਦਾ ਆਪਣੇ ਆਪ ਨਹੀਂ ਪਤਾ ਉਹਦਾ ਦਿਮਾਗ ਓਨਾ ਹੀ ਹੈ ਜਿੰਨਾ ਸਿਖਾ ਦੋਗੇ ਤੁਸੀਂ ਕੁੱਤੇ ਨੂੰ ਸਿਖਾ ਦਿਓ ਬਿੱਲੀ ਨੂੰ ਸਿਖਾ ਦਿਓ ਤੋਤੇ ਨੂੰ ਤੁਸੀਂ ਜੇ ਗੰਗਾ ਰਾਮ ਰਾਮ ਰਾਮ ਸਿਖਾਉਣਾ ਨਾ ਤਾਂ ਓਨਾ ਹੀ ਸਿੱਖਦਾ ਗਾਂ ਤੇ ਨਹੀਂ ਆਉਂਦਾ ਸਾਡੇ ਵਾਲੇ ਨਿਆਣੇ ਵੇਖ ਲਓ ਕਿਵੇਂ ਕੱਢਣ ਲੱਗਣੇ ਸਾਰਾ ਕੁਝ। ਆਪਾਂ ਗਾਲਾਂ ਸਿਖਾਈਆਂ ਨਹੀਂ ਹੁੰਦੀਆਂ, ਪਤਾ ਨਹੀਂ ਕਿੱਥੋਂ ਸਿੱਖੇ ਹੁੰਦੇ। ਆਪਾਂ ਤੇ ਬੋਲਣਾ ਹੀ ਦੱਸਦੇ ਹਾਂ ਮਾੜਾ ਮਾੜਾ, ਬਾਕੀ ਦੇ ਆਪੇ ਹੀ ਲੈ ਆਉਂਦੇ ਫਲਸਫੀ। ਤੂੰ ਕਹੇਗਾ ਮੈਂ ਤੇ ਇਹੋ ਜਿਹੀ ਗਾਲ ਕੱਢੀ ਨਹੀਂ, ਇਹੋ ਜਿਹੀ ਕੱਢ ਲਈ ਵੀ ਇਹੋ ਜਿਹੀ ਸਾਨੂੰ ਦਿਉਂ ਦੀ ਕੋਈ ਨਹੀਂ ਸੀ ਗਾਂ। ਹੁਣ ਆਪੇ ਹੀ ਕਿਉਂਕਿ ਇੰਟਰਸਟ ਤੇ ਡਿਪੈਂਡ ਕਰਦਾ, ਇਹ ਤੁਹਾਡੇ ਇੰਟਰਸਟ ਤੇ ਮੰਗਦੇ ਕੀ ਹੋ। ਜੋ ਮੰਗ ਹੈ ਦਿੱਤਾ ਉਹਨੇ, ਜਿੱਥੇ ਜੰਮਿਆ ਸੀ ਦਿਮਾਗ ਦੇ ਦਿੱਤਾ ਸੀ ਉਹਨੇ ਤੇ ਦੇ ਦਿੱਤਾ ਸੀ। ਬਾਜਾ ਸਿੱਖਣਾ, ਬਾਜੇ ਦੀ ਦਾਤ ਤੈਨੂੰ ਦੇਤੀ ਸੀ, ਡਰਾਈਵਰੀ ਤੇਰੇ ਦੇ ਕੇ ਭੇਜੀ ਹੈ, ਇੱਥੇ ਪਈ ਹੈ, ਕੱਢ ਲੈ ਇੰਟਰਸਟ ਬਣਾ। ਜੇ ਚਾਹੁੰਦਾ ਹੈ ਵੀ ਮੇਰਾ ਬੌਧਿਕ ਪੱਧਰ ਉੱਚਾ ਹੋਵੇ, ਮੇਰਾ ਦਿਮਾਗ ਕੰਮ ਕਰਨ ਲੱਗੇ, ਇਹ ਉਹਦੇ ਲਈ ਤੈਨੂੰ ਰੈਡੀ ਕਰਦਾ, ਤਿਆਰ ਕਰਦਾ, ਤੇਰਾ ਇੰਟਰਸਟ ਵੇਖ ਲੈਣਾ। ਤੇ ਜਿੱਦੇ ਤੁਸੀਂ ਇਹ ਸਿੱਖੋਗੇ, ਆਪਾਂ ਸਿੱਖਾਂਗੇ, ਮੰਨ ਲਓ ਮੈਂ ਹੁਣ ਐਗਜ਼ੈਂਪਲ ਪਹਿਲਾਂ ਦਿੱਤੀ ਸੀ ਫਿਰ ਦੇ ਦਿੰਦਾ, ਇਹ ਜਿਹੜਾ ਮਾਈਂਡ ਹੈ ਨਾ ਤੁਹਾਨੂੰ ਹਰ ਤਰ੍ਹਾਂ ਦਾ ਦਰਦ ਸਹਿਣ ਦੀ ਤਾਕਤ ਵੀ ਦੇ ਸਕਦਾ, ਇਹਦੇ 'ਚ ਹੈ ਜੇ ਚਾਹੁੰਦਾ ਹੈ ਨਾ ਤੂੰ। ਜਿਹੜੀ ਮਾਂ ਚਾਹੁੰਦੀ ਹੈ ਵੀ ਮੈਂ ਬੱਚੇ ਤੋਂ ਬਿਨਾਂ ਹੀ ਸਾਰਨਾ ਹੈ, ਇਹ ਮਾਈਂਡ ਉਹਨੂੰ ਤਿਆਰ ਕਰ ਦੂ, ਖੁਸ਼ ਰੱਖੂ, ਇਹ ਇੱਦਾਂ ਦਾ ਮੈਸੇਜ ਦੇਵੇ ਵੀ ਮੈਂ ਖੁਸ਼ ਰਹਿਣਾ, ਇਹ ਵੇਖ ਲੈਂਦਾ ਸਾਡਾ ਦਿਮਾਗ ਇੱਦਾਂ ਕੰਮ ਕਰਦਾ। ਫਿਰ ਬੇਨਤੀ ਕਰਦਾ ਮੈਂ, ਜੋ ਸੋਚੋਗੇ ਉਹੀ ਬਣੀ ਜਾਣਾ। ਜਿਹੜੀ ਅੱਗੇ ਵੀ ਆਪਾਂ ਐਤਵਾਰ ਇੱਥੇ ਇੱਕ ਵਾਰ ਗੱਲ ਕੀਤੀ ਸੀ ਵੀ ਬੀਬੀਆਂ ਨੂੰ ਬੱਚਾ ਜਨਮ ਵੇਲੇ ਜਿਹੜੀ ਤਕਲੀਫ ਹੁੰਦੀ ਹੈ ਨਾ, ਉਹ ਦਰਦ ਬਹੁਤ ਭੈੜਾ ਹੁੰਦਾ। ਅਮਰੀਕਾ ਦੇ ਵਿੱਚ ਇਹ ਦਰਦ ਕਿਸੇ ਬੰਦੇ ਨੂੰ ਦਿੱਤਾ ਗਿਆ, ਉਹ ਪੀੜਾਂ ਉਹਦੇ ਪੇਟ ਵਿੱਚ ਛੇੜੀਆਂ ਗਈਆਂ ਜਿਹੜੀਆਂ ਇੱਕ ਔਰਤ ਨੂੰ ਬੱਚੇ ਨੂੰ ਜਨਮ ਦੇਣ ਵੇਲੇ ਹੁੰਦੀਆਂ। ਜਦੋਂ ਉਹ 10% ਤੇ ਲੈ ਕੇ ਗਏ, 100 ਤੱਕ ਜਾਣਾ ਸੀ, 10% ਤੇ ਲੈ ਕੇ ਗਏ, ਉਹ ਬੰਦਾ ਕਹਿੰਦਾ ਮਸ਼ੀਨਾਂ ਲਾ ਲਓ, ਇੰਨਾ ਦਰਦ ਮੈਂ ਨਹੀਂ ਚੱਲ ਸਕਦਾ, ਇੰਨਾ ਦਰਦ ਵੀ ਬੱਚਾ ਜਨਮ ਲੈਣ ਦਿੰਦੀਆਂ ਨੇ ਔਰਤਾਂ ਜਦੋਂ, ਵੀ ਇੰਨਾ ਦਰਦ ਕਿਵੇਂ ਚੱਲ ਸਕਦੀਆਂ, ਇਹ ਨਹੀਂ ਮੈਂ ਚੱਲ ਸਕਦਾ। ਸੁਣੋ ਹੁਣ, ਉਹ ਜਦੋਂ ਨਹੀਂ ਚੱਲ ਸਕਿਆ ਉਹਦਾ ਕਾਰਨ ਕੀ ਹੈ? ਉਹਦੇ ਮਾਈਂਡ ਨੇ ਉਹਨੂੰ ਰੈਡੀ ਨਹੀਂ ਕੀਤਾ, ਤਿਆਰ ਨਹੀਂ ਕੀਤਾ। ਸਾਡਾ ਨਾ ਬੱਚੀਆਂ ਜਦੋਂ ਜਨਮ ਲੈਂਦੀਆਂ ਉਦੋਂ ਹੀ ਉਹਨੂੰ ਪਤਾ ਲੱਗ ਜਾਂਦਾ ਵੀ ਮੈਂ ਇੱਕ ਔਰਤ ਬਣਨਾ, ਮੈਂ ਵਿਆਹੀ ਜਾਣਾ, ਮੈਂ ਬੱਚੇ ਨੂੰ ਜਨਮ ਦੇਣਾ। ਬਚਪਨ ਤੋਂ ਲੈ ਕੇ ਉਹਦਾ ਮਾਈਂਡ ਉਹਨੂੰ ਰੈਡੀ ਕਰ ਦਿੰਦਾ, ਤਿਆਰ ਕਰ ਦਿੰਦਾ, ਤੇ ਜਦੋਂ ਉਹ ਬੱਚੇ ਨੂੰ ਜਨਮ ਦਿੰਦੀ ਹੈ, ਸਹਿਆ ਨਹੀਂ ਜਾ ਸਕਦਾ, ਦਰਦ ਭੈੜਾ ਹੈ, ਪਰ ਤਿਆਰ ਕਰ ਦਿੰਦਾ ਦਿਮਾਗ, ਉਹਨੂੰ ਸਹਿ ਜਾਂਦਾ। ਉਹ ਤਕਲੀਫ ਬਹੁਤ ਹੈ ਪਰ ਸਹਿ ਜਾਂਦੀ ਹੈ, ਕਿਉਂਕਿ ਉਹਦਾ ਦਿਮਾਗ ਮਾਈਂਡ ਉਹਨੂੰ ਰੈਡੀ ਕਰ ਦਿੰਦਾ। ਉਹਨੇ ਮੈਸੇਜ ਭੇਜਿਆ ਹੁੰਦਾ, ਜਦੋਂ ਬੱਚਾ ਉਹਦੇ ਪੇਟ 'ਚ ਆਉਂਦਾ, ਪ੍ਰੈਗਨੈਂਸੀ ਹੁੰਦੀ ਹੈ, ਉਹਨੂੰ ਪਤਾ ਹੁੰਦਾ ਵੀ 9 ਮਹੀਨੇ ਬਾਅਦ ਬੱਚਾ ਹੋਣਾ, ਉਹਦੀ ਤਿਆਰੀ ਹੁੰਦੀ ਹੈ, ਹੁਣ 7 ਰਹਿ ਗਏ, ਹੁਣ 6 ਰਹਿ ਗਏ, ਉਹ ਪੂਰੀ ਤਿਆਰ ਕਰ ਦਿੰਦਾ। ਉਹ ਤਾਂ ਦਰਦ ਇੰਨਾ ਵੱਡਾ ਚੱਲ ਸਕਦੀ ਹੈ, ਨਹੀਂ ਤੇ ਨਹੀਂ ਚੱਲ ਸਕਦੀ। ਹੁਣ ਇਸੇ ਤਰ੍ਹਾਂ ਭਾਈ ਜਦੋਂ ਇਹਨੂੰ ਮੈਸੇਜ ਮਿਲੇਗਾ ਨਾ, ਗੁਰੂ ਅਰਜਨ ਦੇਵ ਜੀ 33-23 ਤੇ ਕਿਵੇਂ ਬਹਿ ਗਏ, ਉਹ ਬਹਿਣਾ ਚਾਹੁੰਦੇ ਸੀ, ਉਸੇ ਹਿਸਾਬ ਨਾਲ ਮੇਰਾ ਮਾਲਕ ਤਿਆਰ ਕਰਦਾ। ਸਾਹਿਬਜ਼ਾਦੇ ਨੀਹਾਂ 'ਚ ਕਿਵੇਂ ਖੜ ਕੇ ਪਾਲਾ, ਅਸੀਂ ਡਰਾਈਵਰੀ ਮੰਗੀ ਹੈ, ਉਹਨਾਂ ਨੇ ਹੌਸਲਾ ਦ੍ਰਿੜਤਾ ਮੰਗੀ ਹੈ ਵੀ ਮੈਂ ਨਾ ਡੋਲਣਾ ਨਹੀਂ, ਮੈਂ ਡੋਲਣਾ ਨਹੀਂ, ਉਵੇਂ ਦੀ ਦਾਤ ਮਿਲਦੀ ਹੈ। ਇਹ ਜੋ ਇਹਦੇ 'ਚੋਂ ਮੰਗਣਾ ਨਾ ਤੁਸੀਂ, ਇਹਦੇ 'ਚੋਂ ਮਿਲਣਾ, ਇਹ ਵੇਖ ਲੈਂਦਾ ਹੈ ਵੀ ਤੂੰ ਚਾਹੁੰਦਾ ਹੈ। ਧਿਆਨ ਨਾਲ ਸੁਣੋ ਨਾ, ਇੱਥੇ ਤੁਸੀਂ ਚਾਹੁੰਦੇ ਹੋ ਵੀ ਮੇਰਾ ਸਾਡਾ ਮਨ ਸ਼ਾਂਤ ਹੈ, ਤੁਸੀਂ ਦਰਬਾਰ ਸਾਹਿਬ 'ਚ ਵੜਦੇ ਹੋ, ਤੁਸੀਂ ਕਹਿੰਦੇ ਹੋ ਅਨੰਦ ਆ ਗਿਆ, ਐਂ ਕਹਿੰਦੇ ਹੋ ਨਾ ਕਈ ਵਾਰੀ ਵੀ ਯਾਰ ਗੁਰਦੁਆਰਾ ਬਹੁਤ ਵਧੀਆ, ਸਾਫ ਸਾਫ ਹੈ, ਸਫਾਈ ਵੀ ਹੈ, ਆਨੰਦ ਆ ਗਿਆ। ਉਹ ਤੇਰੇ ਮਾਈਂਡ ਨੂੰ ਪਤਾ ਹੈ ਵੀ ਤੂੰ ਆਨੰਦ ਇੱਥੇ ਭਾਲਣਾ, ਤੈਨੂੰ ਇੱਥੇ ਆ ਕੇ ਆਨੰਦ ਆਏਗਾ। ਜਿਹੜਾ ਮੇਰਾ ਦੁਸ਼ਮਣ ਹੈ, ਮੇਰਾ ਵਿਰੋਧੀ ਹੈ, ਜਿਹੜਾ ਮੈਨੂੰ ਨਹੀਂ ਪਸੰਦ ਕਰਦਾ, ਉਹਨੂੰ ਇੱਥੇ ਲੈ ਆਓ, ਉਹਨੂੰ ਨਹੀਂ ਆਉਣਾ, ਉਹਨੂੰ ਆਨੰਦ ਨਹੀਂ ਆਉਣਾ। ਜੇ ਤੁਸੀਂ ਕਹੋ ਕੀਰਤਨ ਬਹੁਤ ਵਧੀਆ ਕਰਿਆ ਬਈ, ਆਨੰਦ ਬਹੁਤ ਆਇਆ, ਨਾ ਨਾ ਨਾ, ਇਹ ਤੈਨੂੰ ਤੇਰੇ ਮਾਈਂਡ ਨੂੰ ਪਤਾ ਹੈ ਵੀ ਤੈਨੂੰ ਆ ਕੀਰਤਨ ਚੰਗਾ ਲੱਗਦਾ ਤਾਂ ਤੈਨੂੰ ਚੰਗਾ ਲੱਗਦਾ, ਜੇ ਇਹਨੂੰ ਇਹ ਪਤਾ ਲੱਗ ਜਾਵੇ ਵੀ ਤੈਨੂੰ ਦੁਸ਼ਮਣ ਹੈ ਮੇਰਾ ਪਸੰਦ ਨਹੀਂ ਮੈਨੂੰ ਕਰਦਾ ਇੱਥੇ ਹੀ ਬੈਠਾ ਹੋ ਸਾਜ਼ ਸੇਮ ਵੱਜਣਗੇ ਸਾਊਂਡ ਠੀਕ ਉਹੀ ਹੈ ਬੋਲਣ ਵਾਲਾ ਵੀ ਉਹੀ ਹੈ ਪਰ ਉਹ ਇੱਥੇ ਬੈਠਾ ਕਾਲਾ ਪਈ ਜੋ ਵੀ ਚੱਲੀਏ ਜਾ ਰਹੇ ਕੋਈ ਕੀਰਤਨ ਹੈ ਉਹਨੂੰ ਨਹੀਂ ਚੰਗਾ ਕਿਉਂਕਿ ਉਹ ਉਹਨੇ ਮੈਸੇਜ ਹੀ ਇਹ ਦਿੱਤਾ ਵੀ ਨਹੀਂ ਪਸੰਦ ਵੇਖੋ ਨਾ ਹੁਣ ਦੇਖੋ ਲੋਕ ਕਹਿੰਦੇ ਸ਼ਿਮਲੇ ਬਹੁਤ ਆਨੰਦ ਆਉਂਦਾ ਯਾਰ ਗੋਆ ਚੱਲੀਏ ਉੱਥੇ ਬਹੁਤ ਆਨੰਦ ਆਉਂਦਾ ਜੇ ਭਲਾ ਗੋਆ ਜਾ ਕੇ ਆਨੰਦ ਆਉਂਦਾ ਫਿਰ ਗੋਆ 'ਚ ਰਹਿਣ ਵਾਲਿਆਂ ਨੂੰ ਕਿਉਂ ਨਹੀਂ ਆਉਂਦਾ ਅਸਲ 'ਚ ਤੇਰੇ ਮਾਈਂਡ ਨੂੰ ਮੈਸੇਜ ਹੀ ਇਦਾਂ ਦਾ ਮਿਲਿਆ ਤਾਂ ਹੈ ਤਾਂ ਕਰਕੇ ਪਿਆਰਿਓ ਜਿਹੜਾ ਜੋ ਮੰਗਣਾ ਹੈ ਨਾ ਇਹਨੇ ਉਹੀ ਦਾਤ ਦੇਣੀ ਹੈ ਤੇ ਸੋਚ ਕੇ ਮੰਗਿਓ ਇਹ ਸਰਬ ਇੱਛਾ ਪੂਰੀਆਂ ਕਰਦਾ ਹੈ ਪਰਮਾਤਮਾ ਦਾ ਘੜਿਆ ਹੋਇਆ ਮਾਈਂਡ ਪਰਮਾਤਮਾ ਹੀ ਕਰਦਾ ਹੈ ਨਾ ਫਿਰ ਥਰੂ ਇਹਦੇ ਕਰਦਾ ਹੈ ਉਹਨੇ ਤੈਨੂੰ ਦੇ ਦਿੱਤਾ ਵੀ ਜੋ ਮਰਜ਼ੀ ਕੱਢ ਲਈ ਇੱਕ ਵਾਰੀ ਮੈਂ ਤੈਨੂੰ ਦੇ ਦਿੱਤਾ ਤੂੰ ਜੋ ਮਰਜ਼ੀ ਇਹਦੇ ਚੋਂ ਕੱਢ ਲੈ ਰੱਬ ਹੈ ਇਹ ਵੀ ਕਿਸੇ ਨੇ ਮਾਈਂਡ ਚੋਂ ਹੀ ਕੱਢਿਆ ਆ ਆਖੋ ਸਤਨਾਮ ਸ੍ਰੀ ਵਾਹਿਗੁਰੂ ਰੱਬ ਹੋਣ ਦੀਆਂ ਜਿੰਨੀਆਂ ਦਲੀਲਾਂ ਨੇ ਉਹ ਮਾਈਂਡ ਚੋਂ ਆਈਆਂ ਨੇ ਪਰਮਾਤਮਾ ਹੈ ਉਹਦੀਆਂ ਕੀ ਲੌਜੀਕ ਕੀ ਹੈ ਦਲੀਲ ਕੀ ਹੈ ਇਹ ਸਾਰਾ ਕੁਝ ਮਾਈਂਡ ਚੋਂ ਆਇਆ ਤੇ ਮੈਂ ਫੇਰ ਇੱਕ ਬੇਨਤੀ ਦੁਹਰਾ ਰਿਹਾ ਇੱਛਾ ਪੂਰਕ ਦਾਤਾ ਹੈ ਇਹ ਨਹੀਂ ਵੀ ਸੁਭ ਇੱਛਾ ਹੀ ਮੰਨਦਾ ਹੈ ਜੋ ਮੰਗੇਗਾ ਉਹੀ ਇਹਨੇ ਵੇਖ ਲੈਣਾ ਵੀ ਤੂੰ ਸੜਦਾ ਹੈ ਫਿਰ ਸਾੜੀ ਜਾ ਇਹਨੇ ਵੇਖ ਲੈਣਾ ਵੀ ਨਿੰਦਕ ਹੈ ਉਦਾਂ ਦੀਆਂ ਗੱਲਾਂ ਦਿਮਾਗ 'ਚ ਇਹਨੇ ਵੇਖ ਲੈਣਾ ਵੀ ਆਨੰਦ 'ਚ ਰਹਿਣ ਵਾਲਾ ਹੈ ਫਿਰ ਤੈਨੂੰ ਆਨੰਦ 'ਚ ਰੱਖੂ ਬਸ ਸੋਚ ਕੇ ਚੱਲੀ ਇਹਨੇ ਤੇ ਇਹਨੇ ਹੁਣ ਜਿਹੜੇ ਬੰਦੇ ਨੇ ਇਹਨੇ ਵੇਖ ਲੈਣਾ ਵੀ ਆਲਸੀ ਹੈ ਇਹਨੇ ਉੱਠਣਾ ਨਹੀਂ ਫਿਰ ਸਵੇਰੇ ਹਾਏ ਬੀਬੀ ਇਹ ਸਿਰ ਦੁਖਦਾ ਹੈ ਉੱਠ ਪੂੰਗਾ ਮੈਂ ਕਰ ਲੂੰ ਮੈਂ ਇਹਨੇ ਵੇਖ ਲੈਣਾ ਫਿਰ ਬਹਾਨੇ ਬਹੁਤ ਬਣਾਉਣਾ ਜਿਹੜਾ ਨਹੀਂ ਪੜ੍ਹਦਾ ਉਹਦੇ ਲਈ ਬਹਾਨੇ ਬਹੁਤ ਜਿਹੜਾ ਪੜ੍ਹਨਾ ਚਾਹੁੰਦਾ ਉਹਨੂੰ ਫਿਰ ਤਿਆਰ ਕਰ ਦਿੰਦਾ ਜਿਹੜੇ ਬੰਦੇ ਨੌਜਵਾਨ ਨੂੰ ਤੁਹਾਡੇ ਚੋਂ ਜਿਹੜੇ ਜਿੰਮ ਜਾਣਾ ਚਾਹੁੰਦੇ ਆ ਇਹ ਉਹਨਾਂ ਨੂੰ ਰੈਡੀ ਕਰ ਦਿੰਦਾ ਇਹ ਵੇਖ ਲੈਂਦਾ ਵੀ ਚਾਹੁੰਦਾ ਹੈ ਸਟਰੋਂਗ ਮੈਸੇਜ ਹੈ ਇਹਦਾ ਫਿਰ ਤਿਆਰ ਕਰਦਾ ਹੁੰਦਾ ਤਾਂ ਕਰਕੇ ਇਹਨੂੰ ਵਰਤਣਾ ਸਿੱਖ ਲਓ ਸਭ ਕੁਝ ਦੇ ਕੇ ਭੇਜਿਆ ਰੱਬ ਨੇ ਪਰਮਾਤਮਾ ਨੇ ਤੈਨੂੰ ਮਾਈਂਡ ਦਿੱਤਾ ਹੈ ਇਹਨੂੰ ਸਿੱਖ ਤੇ ਜੇ ਨਹੀਂ ਸਮਝਾਂਗੇ ਫਿਰ ਹਰ ਵਿਸਰਤ ਸਦਾ ਖੁਆਰੀ ਤਾਕੋ ਦੁੱਖਾ ਕਹਾਂ ਵਿਆਪੈ ਜਾਕੋ ਓਟ ਤੁਹਾਰੀ ਬਿਨ ਸਿਮਰਨ ਜੋ ਜੀਵਨ ਬਲਨਾ ਸਰਪ ਜੈਸੇ ਉਹ ਤੇ ਸੱਪ ਵਾਂਗੂ ਜ਼ਹਿਰ ਵਿਸ ਭੋਲਦੇ ਹੀ ਮਰ ਜਾਂਦੇ ਆ ਸਾਰੀ ਜ਼ਿੰਦਗੀ ਜਿਹੜੀ ਹੈ ਨਾ ਉਹਨਾਂ ਦੀ ਇਦਾਂ ਹੀ ਲੰਘ ਜਾਂਦੀ ਹੈ ਸਾਰੀ ਜ਼ਿੰਦਗੀ ਪੜ੍ਹਦੇ ਹਾਂ ਨਾ ਆਪਾਂ ਹੁੰਦੇ ਨੇ ਖੁਆਰ ਜਿਨ੍ਹਾਂ ਰੱਬ ਨੂੰ ਵਸਾਰਿਆ ਹੁੰਦੇ ਨੇ ਖੁਆਰ ਜਿਨ੍ਹਾਂ ਰੱਬ ਨੂੰ ਵਸਾਰਿਆ ਖੁਆਰ ਜਿਨ੍ਹਾਂ ਰੱਬ ਨੂੰ ਵਸਾਰਿਆ ਹੁੰਦੇ ਨੇ ਖੁਆਰ ਜਿਨ੍ਹਾਂ ਰੱਬ ਨੂੰ ਵਸਾਰਿਆ ਹੁੰਦੇ ਨੇ ਖੁਆਰ ਜਿਨ੍ਹਾਂ ਰੱਬ ਨੂੰ ਵਸਾਰਿਆ ਹੁੰਦੇ ਨੇ ਖੁਆਰ ਜਿਨ੍ਹਾਂ ਰੱਬ ਨੂੰ ਵਸਾਰਿਆ ਹੁੰਦੇ ਨੇ ਖੁਆਰ ਹੁੰਦੇ ਨੇ ਖੁਆਰ ਜਿਨ੍ਹਾਂ ਰੱਬ ਨੂੰ ਵਸਾਰਿਆ ਹੁੰਦੇ ਨੇ ਖੁਆਰ ਜਿਨ੍ਹਾਂ ਰੱਬ ਨੂੰ ਵਸਾਰਿਆ ਸਾਰਿਆ ਰੱਬ ਨੂੰ ਵਸਾਰਿਆ ਰੱਬ ਨੂੰ ਵਸਾਰਿਆ ਸਾਈ ਨੂੰ ਵਸਾਰਿਆ ਰੱਬ ਨੂੰ ਵਸਾਰਿਆ ਸਾਈ ਨੂੰ ਵਸਾਰਿਆ ਅੜੇ ਬੜੋ ਗਈ ਰੱਬ ਨੂੰ ਵਸਾਰਿਆ ਸਾਈ ਨੂੰ ਬੋਲੋ ਜੀ ਬੋਲੋ ਸਾਈ ਨੂੰ ਵਸਾਰਿਆ ਤੇ ਨੇ ਖੁਆਰ ਹੋ ਤਾਂ ਹੁੰਦੇ ਨੇ ਹੁੰਦੇ ਨੇ ਖੁਆਰ ਜਿੰਨਾ ਰੱਬ ਨੂੰ ਵਸਾਰਿਆ ਹੁੰਦੇ ਨੇ ਖੁਆਰ ਜਿੰਨਾ ਰੱਬ ਨੂੰ ਹੁੰਦੇ ਨੇ ਖੁਆਰ ਜਿੰਨਾ ਰੱਬ ਨੂੰ ਹੁੰਦੇ ਨੇ ਖੁਆਰ ਜਿੰਨਾ ਰੱਬ ਨੂੰ ਹੁੰਦੇ ਨੇ ਖੁਆਰ ਜਿੰਨਾ ਰੱਬ ਨੂੰ ਵਸਾਰਿਆ ਹੁੰਦੇ ਨੇ ਖੁਆਰ ਜਿੰਨਾ ਰੱਬ ਨੂੰ ਵਸਾਰਿਆ ਪਰਮਾਤਮਾ ਨੂੰ ਜਿਹੜੇ ਭੁੱਲ ਗਏ ਉਹਨਾਂ ਖੁਆਰ ਹੋਣਾ ਪਰਮਾਤਮਾ ਦੇ ਸੱਚ ਸੱਚ ਮਤਲਬ ਨਿਯਮ ਪਰਮਾਤਮਾ ਦੇ ਨਿਯਮ ਜਿਹੜੇ ਭੁੱਲ ਗਏ ਦੁਖੀ ਹੋਣਗੇ ਜਿੱਦਾਂ ਨਿਯਮ ਸਮਝ ਆਉਣ ਪਰਮਾਤਮਾ ਦਾ ਆ ਜਿਹੜੇ ਬਾਹਰਲਾ ਕੁਦਰਤ ਹੈ ਜਿਹੜੀ ਬਾਹਰਲੀ ਇਹ ਕਿੱਦਾਂ ਕੰਮ ਕਰਦੀ ਹੈ ਇੱਕ ਤੇ ਇਹ ਸਮਝਣਾ ਬੜਾ ਜ਼ਰੂਰੀ ਹੈ ਧਿਆਨ ਨਾਲ ਸੁਣੋ ਇੱਕ ਤੇ ਇਹ ਵੇਖਣਾ ਬੜਾ ਜ਼ਰੂਰੀ ਹੈ ਵੀ ਕੁਦਰਤ ਕਿਵੇਂ ਕੰਮ ਕਰਦੀ ਹੈ ਨਿਯਮ ਕਿਵੇਂ ਕੰਮ ਕਰਦੇ ਹੈ ਤੇ ਦੂਜੇ ਨੰਬਰ ਤੇ ਇਹ ਸਮਝਣਾ ਜ਼ਰੂਰੀ ਹੈ ਵੀ ਸਾਡਾ ਮਾਈਂਡ ਕਿਵੇਂ ਕੰਮ ਕਰਦਾ ਸਾਡਾ ਦਿਮਾਗ ਕਿਵੇਂ ਕੰਮ ਕਰਦਾ ਇਹ ਜਿਹੜਾ ਥੋਟਸ ਪ੍ਰੋਸੈਸ ਹੈ ਸਾਰਾ ਇਹਨੂੰ ਵੇਖਣਾ ਚਾਹੀਦਾ ਇਹਨੂੰ ਵੇਖ ਜੇ ਬੇਧਿਆਨੇ ਜੇ ਰਵਾਂਗੇ ਬੇਧਿਆਨੇ ਵੀ ਮੈਂ ਕੀ ਮੈਸੇਜ ਦਿੱਤਾ ਅੰਦਰੋਂ ਜਿਹੜਾ ਪਾਣੀ ਪਾਉਣਾ ਉਹੀ ਆਉਣਾ ਬਾਹਰੋਂ ਜੇ ਗਲਤ ਪਾਣੀ ਪਾਤਾ ਤੇ ਉਹੀ ਕੁਝ ਬਾਹਰੋਂ ਅੰਦਰੋਂ ਆ ਜਾਣਾ ਈਰਖਾ ਜੈਲਸ ਸਾੜਾ ਤਾਂ ਕਰਕੇ ਗੁਰੂ ਜੀ ਕਹਿੰਦੇ ਵੀ ਭਾਈ ਸੁੱਤੇ ਨਾ ਰਹੋ ਜਾਗੋ ਹਰ ਵੇਲੇ ਜਾਗ ਕੇ ਵੇਖਿਆ ਜਾਗ ਕੇ ਕੀ ਵੇਖਣਾ ਅਵੇਅਰਨੈਸ ਦਾ ਕੀ ਅਰਥ ਹੈ ਵੀ ਜਾਗ ਕੇ ਵੇਖੋ ਵੀ ਵਿਚਾਰ ਅੰਦਰ ਕਿੱਦਾਂ ਦੇ ਚੱਲਦੇ ਆ ਨੈਗੇਟਿਵ ਬੰਦਿਆਂ ਨੂੰ ਨੈਗੇਟਿਵਿਟੀ ਆਈ ਜਾਂਦੀ ਉਹਨਾਂ 'ਚ ਆਈ ਜਾਂਦੀ ਜਿਹੜੇ ਹੌਸਲੇ ਵਾਲੇ ਉਹਨਾਂ ਨੂੰ ਹੋਰ ਹੌਸਲੇ ਦੀ ਦਾਤ ਮਿਲੀ ਜਾਂਦੀ ਦੁਖੀ ਰਹਿਣ ਵਾਲੇ ਹੋਰ ਦੁਖੀ ਹੋਈ ਜਾਂਦੇ ਜਿਹੜਾ ਸੁਖੀ ਰਹਿੰਦਾ ਸੁਖੀ ਜਿਹਨੂੰ ਕਲਾ ਆ ਗਈ ਨਾ ਸੁਖੀ ਰਹਿਣ ਦੀ ਉਹ ਤੇ ਕੰਡਿਆਂ ਤੇ ਪਿਆ ਵੀ ਸੁਖੀ ਤਾਂ ਕਰਕੇ ਆਪਾਂ ਕਹਿੰਦੇ ਵੀ ਜਾਗੋ ਜਿਹੜਾ ਸ਼ਬਦ ਆਪਾਂ ਪੜ੍ਹਦੇ ਨਾ ਜਾਗ ਲੇ ਹੋ ਆਹ ਇੱਕ ਸ਼ਬਦ ਬਹੁਤ ਸੋਹਣਾ ਹੈ ਇਹ ਸੁਣੋ ਇੱਕ ਵਾਰ ਆਪਾਂ ਇਦਾਂ ਇਦਾਂ ਸੁਣੋ ਜਾਗ ਲੇ ਹੋ ਰੇ ਮਨਾ ਜਾਗ ਲੇ ਹੋ ਕਹਾ ਕਹਾ ਇੱਕ ਮਾਹੌਲ ਇਦਾਂ ਦਾ ਹੁੰਦਾ ਹੈ ਇੱਕ ਠੰਡ ਹੁੰਦੀ ਹੈ ਉਧਰੋਂ ਇਹ ਸੁਰ ਇਦਾਂ ਦੇ ਹੈ ਇਹਦੇ ਸ਼ਬਦ ਦੇ ਉਧਰੋਂ ਸਾਡੇ ਅੰਗਰੇਜ਼ ਸਿੰਘ ਦੀ ਆਵਾਜ਼ ਵੀ ਇਦਾਂ ਦੀ ਹੈ ਸੱਚਮੁੱਚ ਬਹੁਤ ਆਨੰਦ ਆਉਂਦਾ ਸਾਰਾ ਕੁਝ ਮੇਲ ਖਾ ਜਾਂਦਾ ਚਲੋ ਨੌਵੇਂ ਪਾਤਸ਼ਾਹ ਕਹਿ ਰਹੇ ਆ ਆਪਣੇ ਮਨ ਨੂੰ ਆਪਣੇ ਆਪ ਨੂੰ ਕਹਿੰਦੇ ਆ ਲੋਕਾਂ ਨੂੰ ਨਹੀਂ ਕਹਿੰਦੇ ਤੇ ਅਸੀਂ ਕਿਹਨੂੰ ਕਹਿਣਾ ਭਲਾ ਅਸੀਂ ਵੀ ਆਪਣੇ ਮਨ ਨੂੰ ਆਪਣੇ ਆਪ ਨੂੰ ਕਹਿਣਾ ਵੀ ਵੇਖਿਆ ਕਰ ਖਾ ਕਿਉਂ ਸੁੱਤਾ ਰਹਿੰਦਾ ਤੂੰ ਕਿਉਂ ਤੂੰ ਜਾਗ ਖਾ ਤੂੰ ਕਿਉਂ ਨਹੀਂ ਇਹ ਵੇਖਦਾ ਵੀ ਆਲਸ ਵਾਲੇ ਆਲਸ ਵਾਲਾ ਪਾਣੀ ਪੈ ਗਿਆ ਤਾਂ ਹੀ ਤੈਨੂੰ ਮਾਈਂਡ ਤੇਰਾ ਆਲਸੀ ਬਣਾਈ ਜਾਂਦਾ ਨੈਗੇਟਿਵਿਟੀ ਵਾਲਾ ਪਾਣੀ ਪਾ ਲਿਆ ਤਾਂ ਹੀ ਅੰਦਰੋਂ ਖੂਹ ਹੀ ਫੁੱਟ ਪਿਆ ਨੈਗੇਟਿਵਿਟੀ ਦੁੱਖਾਂ ਵਾਲਾ ਪਾਣੀ ਪਾ ਲਿਆ ਤਾਂ ਹੀ ਤੇ ਦੁੱਖ ਹੀ ਦੁੱਖ ਆਈ ਜਾਂਦਾ ਤੂੰ ਗਲਤ ਖਿਆਲਾਂ ਵਾਲਾ ਪਾਣੀ ਬਾਹਰੋਂ ਪਾਇਆ ਤਾਂ ਹੀ ਤੈਨੂੰ ਨਵੇਂ ਨਵੇਂ ਤਜਰਬੇ ਦਿੰਦਾ ਹੈ ਤੂੰ ਚਾਹੁੰਦਾ ਮਾੜੇ ਪਾਸੇ ਜਾਣਾ ਫਿਰ ਤੈਨੂੰ ਜੁਗਤੀਆਂ ਦੱਸਦਾ ਵੀ ਐਂ ਜਾ ਐਂ ਲੈ ਸੁਣੋ ਇੱਕ ਵਾਰ ਕਿਉਂਕਿ 15 ਕੁ ਮਿੰਟ ਰਹਿੰਦੇ ਆ 12 ਵੱਜਣ ਵਿੱਚ 2017 ਆਖਰੀ ਸਾਹਾਂ ਤੇ ਹੈ ਮਸਾਂ ਹੀ 15 ਕੁ ਮਿੰਟ ਕੱਢੂ ਮਰਨ ਵਾਲਾ ਹੀ ਹੈ ਮੈਨੂੰ ਲੱਗਦਾ ਤੂੰ 17 'ਚ ਜ਼ਿਆਦਾ ਹੀ ਔਖਾ ਹੋਏਗਾ ਤੈਨੂੰ ਬਹੁਤਾ ਚਾਅ ਹੈ ਵੀ ਜ਼ਿਆਦਾ ਹੀ ਔਖਾ ਕੀਤਾ ਤੈਨੂੰ 17 ਨੇ ਹੈ ਚਲੋ ਭਾਈ ਆਓ ਹੁਣ ਸੁਣੋ ਵੇਖਿਓ ਪਿਆਰਿਓ ਆਓ ਹੁਣ ਵੇਖੀਏ ਗੱਲ ਕਰੀਏ ਬਈ 2017 ਇਹ ਹੁਣ 2117 ਜਦੋਂ ਆਏਗਾ ਮੰਨ ਲਓ ਵੀ 100 ਸਾਲ ਨੂੰ ਆਏਗਾ 100 ਸਾਲ ਨੂੰ ਆਏਗਾ ਪਤਾ ਨਹੀਂ ਕਿੱਦਾਂ ਦਾ ਸਿਸਟਮ ਹੋਏਗਾ, ਕੌਣ ਹੋਏਗਾ। ਵੈਸੇ ਤੇ ਜਿਹੜੇ ਹਿਸਾਬ ਨਾਲ ਆਪਣੇ ਲੱਛਣ ਨੇ ਆਪਾਂ ਹੋਣਾ ਹਾਣਾ ਤੇ ਹੈ ਨਹੀਂ, ਟੇਡੇ ਟੇਡੇ ਵਧੇ ਪਏ ਐ, ਚਮਚੇ ਪਾਪਾ ਐ, ਅੱਜ ਕੱਲ ਸਾਗ ਚ ਕਿਵੇਂ ਮੱਖਣ ਚੱਲਦਾ, ਕੋਲੈਸਟ੍ਰੋਲ ਯੂਰਿਕ ਐਸਿਡ ਤੀਜੀ ਜੀਭਾਂ ਬਾਹਰ ਆਈਆਂ ਪਈਆਂ ਸਾਡੀਆਂ। ਇਸ ਹਿਸਾਬ ਨਾਲ ਲੱਗਦਾ ਨਹੀਂ ਆਪਾਂ ਕੱਟਾਂਗੇ ਬਹੁਤਾ ਚਿਰ, ਪਰ 100 ਸਾਲ ਹੁਣ, ਅੱਜ ਤੋਂ 100 ਸਾਲ ਪਹਿਲਾਂ ਵੇਖੋ ਸਾਡੇ ਦਾਦੇ ਪੜਦਾਦੇ ਪਤਾ ਨਹੀਂ ਕਿੱਧਰ ਨੂੰ ਨਿਕਲ ਗਏ। ਦੇਖੋ ਹੈ ਸੀ ਨਾ ਦਾਦਾ ਵੀ ਜੰਮਿਆ ਹੋਇਆ, ਪੜਦਾਦਾ ਵੀ ਹੋਏਗਾ, ਪਰ ਕਿੰਨੇ ਆਏ ਵੇਖੋ ਕਿੱਧਰ ਚਲੇ ਗਏ। ਫਰੀਦਾ ਕਿੱਥੇ ਤੈਂਡੇ ਮਾਪਿਆਂ ਮਾਪਿਆਂ ਜਿੰਨੀ ਤੂੰ ਜਣੇ ਹੋ ਤੈ ਪਾਸੋਂ ਓਏ ਲੱਦ ਗਏ, ਤੂੰ ਅਜੇ ਨਾ ਪਤੀ ਨਹੀਂ ਹੋਏ, ਚਲੇ ਗਏ ਨਾ ਸਾਡੇ। ਤੇ ਆਪਾਂ ਵੀ ਜਿਹੜੇ ਅੱਜ ਬੈਠੇ ਆ ਕੋਈ ਨਹੀਂ, ਸੋ ਇਸ ਕਰਕੇ ਜ਼ਿੰਦਗੀ ਬੜੀ ਛੋਟੀ ਜਿਹੀ ਹੈ, ਜਾਗੋ ਪਿਆਰਿਓ, ਬਹੁਤ ਜ਼ਿਆਦਾ ਜਾਗਣ ਦੀ ਲੋੜ ਹੈ। ਗੁਰੂ ਸਾਹਿਬ ਸਾਨੂੰ ਜਾਗਦੇ ਜਾਗਣ ਅਵੇਅਰ ਕਰਦੇ ਆ ਵੀ ਸੁਸਤੀ ਦੀ ਲਾਹ, ਜਿੱਦਾਂ ਨਾ ਕਿਸੇ ਬੰਦੇ ਨੂੰ ਆਪਾਂ ਐ ਸੁਸਤ ਕਿਉਂ ਫਿਰਦਾ ਹੈ, ਗੁਰੂ ਸਾਹਿਬ ਸਾਡੇ ਮਾਇੰਡ ਨੂੰ ਐ ਕਹਿੰਦੇ ਜਾਗ ਨਾ, ਤੂੰ ਵੇਖ ਤੇਰੇ ਅੰਦਰ ਚੱਲ ਕੀ ਰਿਹਾ, ਆ ਇੰਨਾ ਗੰਦ ਨਿਕਲ ਆਇਆ ਤੇਰੇ ਅੰਦਰੋਂ, ਇਹ ਸਭ ਬਾਹਰੋਂ ਤੂੰ ਗਲਤ ਵਿਚਾਰ ਪਾਏ ਸੀ ਤਾਂ ਹੀ ਨਹੀਂ, ਤੂੰ ਕਿਉਂ ਸੁੱਤਾ ਰਹਿ ਗਿਆ, ਤੂੰ ਗਲਤ ਪਾਣੀ ਕਿੱਦਾਂ ਪਾ ਲਿਆ, ਆ ਆ ਇਹ ਥੋਟ ਪ੍ਰੋਸੈਸ ਨੂੰ ਸਮਝਿਆ ਕਿਉਂ ਨਹੀਂ, ਇਹ ਦਾਤ ਉਵੇਂ ਹੀ ਮਿਲ ਗਈ ਤੈਨੂੰ, ਤੂੰ ਤੇ ਗੰਦ ਇਕੱਠਾ ਕਰੀ ਫਿਰਦਾ, ਕੀ ਇਕੱਠਾ ਕਰ ਲਿਆ ਤੂੰ, ਤੈਨੂੰ ਤੇ ਵਿਚਾਰ ਹੀ ਬੜੇ ਮਹਿੰਗੇ ਮਹਿੰਗੇ ਚਾਹੀਦੇ, ਤੇਰੇ ਕੋਲ ਤੇ ਸੋਚ ਹੀ ਬੜੀ ਵਧੀਆ ਚਾਹੀਦੀ, ਬੌਧਿਕ ਪੱਧਰ ਤੇਰਾ ਬਹੁਤ ਉੱਚਾ, ਚਾਹ ਕੀ ਇਕੱਠਾ ਕਰੀ ਫਿਰਦਾ ਤੂੰ, ਆ ਆਪਾਂ ਜੋ ਖਲਾਰਾ ਜਿਹਾ ਪਾਈ ਫਿਰਦੇ ਹਾਂ, ਅਸੀਂ ਗਲਤ ਮੰਗਿਆ, ਸਾਨੂੰ ਇਹਦੀ ਸਮਝ ਨਹੀਂ ਆਈ। ਤੇ ਗੁਰਬਾਣੀ ਸਾਨੂੰ ਜਗ ਜਗਾਉਂਦੇ ਆ ਗੁਰੂ ਜੀ ਵੀ ਜਾਗੋ ਭਾਈ ਜਾਗੋ, ਤੇ ਆਓ ਆਪਣੇ ਮਨ ਨੂੰ ਇੱਕ ਵਾਰੀ ਕੋਸ਼ਿਸ਼ ਕਰੀਏ ਵੀ ਜਾਗ ਉਹ ਮਨਾ, ਇੱਕ ਸਾਲ ਹੋਰ ਤੇਰੀ ਜ਼ਿੰਦਗੀ ਦਾ ਲੰਘ ਗਿਆ, ਜਾਗ ਉੱਠ ਕੋਸ਼ਿਸ਼ ਹਾਂਜੀ ਜਾਗ रे मना जाग ले हो जाग ले हो रे मना जाग ले हो कहां गाफल सोया कहां गाफल सोया कहां गाफल soya kahan ga phal soya jag le ho re mana जाग ले हो जो तन उपजया संग ही सोपी संग ना होया जो तन उपजया ਸੰਗ ਹੀ ਸੋਪੀ ਸੰਗ ਨਾ ਹੋਇਆ ਸੋਪੀ ਸੰਗ ਨਾ ਹੋਇਆ ਜਾਗ ਲੈ ਹੋ रे मना जाग ले हो मात पिता सुत बंद जानो हित जास्यों कीना जियो छूटे ओ जब देह दे दारू अगन में दीना दारू अगन में दीना जाग ले हो रे मना जाग ले हो जीवत लो व्यवहार है जाग को तुम जानो नानक हर गुण गाए ले सब सुफन समानो सब सुफन समानो जाग ले हो रे मना जाग ले हो कहाँ गाफल सोया कहाँ गाफल सोया कहाँ गाफल सोया कहाँ गाफल सोया जाग ले हो रे मना जाग ले हो कोशिश करिए भी ये बचन साढ़े हृदय च बसे ये बाहरों ऐसा पानी पवे बस असी फिर हरेक गल ते जागीए जागे रहिए हर वेले हर समय जागे जागे मैं तुहानू दस रहा भी जिहड़ा माइंड है ਜਦੋਂ ਇਹ ਇਦਾਂ ਸਮਝ ਲੈਂਦਾ ਵੀ ਇਹ ਫੁਕਰਾ ਹੈ ਫਿਰ ਉਹਨੂੰ ਫੁਕਰੀ ਦੀ ਦਾਤ ਹੀ ਦਿੰਦਾ ਉਹੀ ਕੁਛ ਨਿਕਲਦਾ ਉਹਦੇ ਦਿਮਾਗ ਉਹ ਫਿਰ ਹੋਰ ਫੜਾ ਮਾਰੂ ਹੋਰ ਕਰੂ ਹੋਰ ਫੜਾ ਹੀ ਫੜਾ ਐਂ ਚੱਲਦਾ ਕੰਮ ਜਦੋਂ ਇਹ ਵੇਖ ਲੈਂਦਾ ਵੀ ਇਹ ਨਿਮਰਤਾ ਵਾਲਾ ਹੈ ਇਹ ਇਹ ਇਹ ਇਦਾਂ ਦਾ ਉਦਾਂ ਦਾ ਫਿਰ ਉਹ ਕਦੇ ਹੰਕਾਰ ਨੇੜੇ ਨਹੀਂ ਆਉਂਦਾ ਕਈ ਬੰਦੇ ਇਦਾਂ ਦੇ ਹੁੰਦੇ ਆ ਵੇਖੇ ਆ ਜਿੱਦਾਂ ਹੁਣ ਜਿਵੇਂ ਹੁਣ ਮੈਂ ਨਾਂ ਲੈਤਾ ਅੰਗਰੇਜ਼ ਸਿੰਘ ਦਾ ਵੀ ਅੰਗਰੇਜ਼ ਸਿੰਘ ਵੀ ਇੱਕ ਤੇ ਵੈਸੇ ਹੀ ਮੌਸਮ ਠੰਡਾ ਇੱਕ ਆਵਾਜ਼ ਤੇ ਜੇ ਇਹਦੇ ਮਾਈਂਡ 'ਚ ਇਹ ਗੱਲ ਆ ਗਈ ਵੀ ਅੰਗਰੇਜ਼ ਸਿੰਘ ਤੇਰੀ ਸਿਫਤ ਹੋ ਗਈ ਬਸ ਫਿਰ ਜੇ ਐਂ ਆ ਗਿਆ ਵੀ ਹੋਰ ਤਾਂ ਜੇ ਹੋ ਕੇ ਬਹਿ ਗਿਆ ਐਂ ਕਰਕੇ ਬਸ ਫਿਰ ਉਹੀ ਦਾਤ ਮਿਲੂ ਤੇ ਜੇ ਐਂ ਆ ਗਿਆ ਵੀ ਚੱਲ ਯਾਰ ਤੇਰੇ ਵਰਗੇ 50 ਫਿਰਦੇ ਆ ਓਏ ਇੱਥੇ ਕੀ ਪਤਾ ਐਂ ਆ ਗਿਆ ਵੀ ਮਨਾ ਬਾਜਾਂ ਵਾਲੇ ਕਿਤੇ ਥੋੜੇ ਆ ਬਸ ਜੇ ਐਂ ਆ ਗਿਆ ਤੇ ਮਾਈਂਡ ਨੇ ਨੂੰ ਉੱਥੇ ਕੰਟਰੋਲਰ ਲੱਗ ਜਾਣਾ ਸੈੱਟ ਕਰਕੇ ਬ੍ਰੇਕ ਲੱਗ ਜਾਣਾ ਵੀ ਨਾ ਉਹ ਮਨਾ ਇੱਥੇ ਹੀ ਆ ਮਾਈਂਡ ਇੱਥੇ ਸੈੱਟ ਕਰਦਾ ਐਂ ਐਂ ਸੈੱਟ ਹੁੰਦਾ ਹੈ ਬ ਬਸ ਜਿਹੜਾ ਨਹੀਂ ਸਮਝ ਪਾਉਂਦਾ ਜਿਹੜਾ ਬਰੀਕ ਨੁਕਤਾ ਹੈ ਹੁਣ ਐ ਆ ਗਿਆ ਨਾਲ ਦੇ ਪੰਜ ਸੱਤ ਨੇ ਵੀ ਕਹਿ ਦਿੱਤਾ ਹੋਰਾਂ ਨੇ ਵੀ ਕਹਿ ਦਿੱਤਾ ਗਾਂ ਘਰ ਵਾਲੀ ਦਾ ਵੀ ਫੋਨ ਹੈ ਵੀ ਤੇਰਾ ਤੇ ਨਾਂ ਬੋਲਿਆ ਸੀ ਅੱਜ ਇਹ ਫਿਰ ਐਵੇਂ ਹੀ ਥੋੜਾ ਤੁਰੇ ਫਿਰਦੇ ਆ ਸਾਡਾ ਵੀ ਸਾਨੂੰ ਵੀ ਜਾਣਦੀ ਦੁਨੀਆ ਪੰਜ ਸੱਤ ਨੇ ਫੋਟੋ ਖਿਚਾ ਲਈ ਨਾਲ ਫਿਰ ਤਾਂ ਬਹਿ ਗਿਆ ਬੇੜਾ ਬਸ ਜੇ ਆ ਗਈ ਗੱਲ ਮਨ ਚ ਤੇ ਜੇ ਐ ਆ ਗਿਆ ਵੀ ਚੱਲੋ ਮਰਾਂ ਫਿਰ ਯਾਨੀ ਕਿ ਇਹ ਤੇ ਐਗਜ਼ੈਂਪਲ ਹੈ ਇਹ ਸਾਡੇ ਨਾਲ ਇਦਾਂ ਹੀ ਬਣਦੀ ਹੈ ਰੋਜ਼ ਕਦੋਂ ਸੁਰਤ ਖਾਧੀ ਜਾਂਦੀ ਹੈ ਪਤਾ ਹੀ ਨਹੀਂ ਲੱਗਦਾ ਮਾਇਆ ਮਮਤਾ ਮੋਹਣੀ ਜਿਨ ਵਿਨ ਦੰਤਾਂ ਜਗ ਖਾਇਆ ਜਗ ਬਾਹਰ ਨਹੀਂ ਆ ਜਗਤ ਹੈ ਤੇਰਾ ਗਿਆਨ ਇੰਦਰੇ ਤੇਰੇ ਆ ਤੇਰੇ ਕਰਮ ਇੰਦਰੇ ਸੁਰਤ ਕਦੋਂ ਖਾਧੀ ਜਾਊ ਪਤਾ ਹੀ ਨਹੀਂ ਲੱਗਦਾ ਇਹ ਮਟੀਰੀਅਲ ਜਿਹੜਾ ਆ ਸਿਸਟਮ ਹੈ ਜਿਹੜਾ ਇਹ ਸੁਰਤ ਖਾ ਜਾਂਦਾ ਹੈ ਕਹਿੰਦੇ ਖਾ ਵੀ ਜਾਂਦਾ ਦੰਦ ਵੀ ਹੈ ਨਹੀਂ ਪਤਾ ਵੀ ਨਹੀਂ ਲੱਗਦਾ ਬੰਦਾ ਕਦੋਂ ਖਾਧਾ ਜਾਂਦਾ ਫਿਰ ਅੰਦਰੋਂ ਖਾਧੇ ਪਏ ਨੇ ਨਾ ਜਿਹੜੇ ਅੰਦਰੋਂ ਖਾਧੇ ਪਏ ਹੈ ਉਹਨਾਂ ਵਿੱਚ ਫਿਰ ਰਸ ਨਹੀਂ ਰਹਿੰਦਾ ਉਹ ਬੰਦੇ ਬੇਰਸੇ ਹੋ ਜਾਂਦੇ ਆ ਉਹੋ ਜਿਹੇ ਬੰਦਿਆਂ ਨੂੰ ਮਿਲਣ ਨੂੰ ਵੇਖਣ ਨੂੰ ਗੱਲਬਾਤ ਕਰਨ ਨੂੰ ਜੀ ਨਹੀਂ ਕਰਦਾ ਉਹਨਾਂ ਨਾਲ ਕਿਉਂਕਿ ਅੰਦਰੋਂ ਖਾਧੇ ਪਏ ਹੁੰਦੇ ਆ ਜਦੋਂ ਵੀ ਗੱਲ ਕਰਨਗੇ ਫੁਕਰੀਆਂ ਹੀ ਗੱਲਾਂ ਕਰਨਗੇ ਬਸ ਵੱਡੀਆਂ ਵੱਡੀਆਂ ਹੀ ਗੱਲਾਂ ਕਰਨਗੇ ਤਾਂ ਕਰਕੇ ਇਹਦਾ ਪਤਾ ਨਹੀਂ ਲੱਗਦਾ ਕਦੋਂ ਆ ਜਾਏ ਜਾਗਣ ਦਾ ਮਤਲਬ ਹੈ ਵੀ ਜਾਗਿਆ ਰਹੀ ਆਪਾਂ ਜਿਵੇਂ ਹੁਣ ਜਾਗ ਲਏ ਹੋ ਵੀ ਮਨਾ ਜਾਗਿਆ ਰਹੀ ਕਿਹੜੇ ਵੇਲੇ ਤੈਨੂੰ ਕਿਹੜੇ ਵੇਲੇ ਤੂੰ ਪੰਪ 'ਚ ਆ ਜਾਣਾ ਕਿਹੜੇ ਵੇਲੇ ਤੂੰ ਆਪਣੀ ਸਾਰਿਆਂ ਦੀ ਜ਼ਿੰਦਗੀ ਵਿੱਚ ਵੇਖਿਓ ਇਹ ਨੋਟ ਰੱਖਿਓ ਕਈ ਤੇ ਗੱਲਾਂ ਗੱਲਾਂ 'ਚ ਆਏ ਉੱਜੜ ਜਾਂਦੇ ਆ ਉੱਜੜ ਜਾਂਦੇ ਆ ਗੱਲਾਂ ਗੱਲਾਂ 'ਚ ਧਿਆਨ ਰੱਖਿਓ ਸਾਡੇ ਪੰਜਾਬੀਆਂ ਵਿੱਚ ਫੁਕਰਾ ਸੁਭਾਅ ਬਹੁਤ ਜ਼ਿਆਦਾ ਹੈ ਸਾਡੇ ਪੰਜਾਬੀਆਂ ਦੇ ਵਿੱਚ ਜਿੰਨੇ ਕਿਉਂਕਿ ਸਿੱਖਾਂ ਦੀ ਸਿਫਤ ਬਹੁਤ ਹੈ ਪਰ ਜਿੰਨੇ ਸਿੱਖਾਂ 'ਚ ਫੁਕਰੇ ਲੋਕ ਨੇ ਇੰਨੇ ਕਿਤੇ ਵੀ ਨਹੀਂ ਹੈ ਆਪਾਂ ਵੀ ਸਿੱਖਾਂ 'ਚ ਹੋਈਆਂ ਜਿੰਨਾ ਪੈਸਾ ਅਸੀਂ ਉਡਾਉਂਦੇ ਹਾਂ ਪੈਲਸਾਂ 'ਤੇ ਇੰਨਾ ਹੋਰ ਕਿਹੜਾ ਉਡਾਉਂਦਾ ਜਿੰਨੇ ਆਪਾਂ ਫੁਕਰੇ ਹਾਂ ਇੰਨਾ ਕੋਈ ਵੀ ਨਹੀਂ ਅਸੀਂ ਤਾਂ ਮਿੰਟ 'ਚ ਹੀ ਪੰਪਾਂ 'ਚ ਆ ਜਾਂਦੇ ਹਾਂ ਪੰਜ ਦਸ ਮਿੰਟ ਅੱਧਾ ਘੰਟਾ ਲੋਕਾਂ ਨੂੰ ਵਿਖਾਉਣੀ ਹੈ ਦਿਹਾੜੀ 20-20 ਲੱਖ ਦਾ ਕਰਜ਼ਾ ਚਾੜ ਲੈਂਦੇ ਹਾਂ ਅਸੀਂ ਵੀ ਅਗਲਾ ਬੱਲੇ ਬੱਲੇ ਕਰੇ ਸਾਡੇ ਤਾਂ ਕਰਕੇ ਖਿਆਲ ਰੱਖਿਓ ਇਹਦਾ ਅਸਰ ਜਾਗ ਲੈ ਹੋ ਦਾ ਅਰਥ ਇਹ ਹੈ ਵੀ ਧਿਆਨ ਰੱਖਿਓ ਭਾਈ ਜਾਗੇ ਰਹੋ ਉੱਜੜਿਓ ਨਾ ਐਵੇਂ ਹੀ ਨਾ ਦਿਵਾਲਾ ਕੱਢ ਲਈਏ ਕਿਤੇ ਆਪਣਾ ਆਓ 2 ਮਿੰਟ ਰਹਿ ਗਏ 17 ਖਤਮ ਹੋ ਜਾਣਾ 18 ਚੜ ਜਾਣਾ ਸਤਿਗੁਰੂ ਸਾਡੇ ਸਾਰਿਆਂ ਤੇ ਕਿਰਪਾ ਰੱਖਣ ਲਓ ਅੰਦਰੋਂ ਸੱਚ ਨੂੰ ਮਹਿਸੂਸ ਕਰਕੇ ਵੀ ਸੱਚੇ ਪਾਤਸ਼ਾਹ ਜ਼ਿੰਦਗੀ ਦਾ ਇੱਕ ਹੋਰ ਸਾਲ ਚੱਲਿਆ ਬਸ ਇਦਾਂ ਹੀ ਚੜ੍ਹਦੀ ਕਲਾ ਵਾਲੇ ਰਹੀਏ ਅੰਦਰੋਂ ਅਰਦਾਸ ਕਰਿਓ ਫੀਲ ਕਰਕੇ ਵਾਹਿਗੁਰੂ ਕਹਿਓ ਫੀਲ ਕਰਕੇ ਮਹਿਸੂਸ ਕਰਕੇ ਮਨ ਕਵੇ 17 ਚ ਅੱਖਾਂ ਬੰਦ ਕਰੋ 18 ਚ ਖੋਲਾਂਗੇ ਸਾਰੇ ਨਾਲ ਸਾਥ ਦਿਓ ਚਿਮ ਚਿਮ ਵਰਸੈ ਅੰਮ੍ਰਿਤ ਧਾਰਾ ਚਿਮ ਵਰਸੈ ਅੰਮ੍ਰਿਤ ਧਾਰਾ ਮਨ ਪੀਵੈ ਸੁਣ ਸ਼ਬਦ ਵਿਚਾਰਾ ਮਨ ਪੀਵੈ ਸੁਣ ਸ਼ਬਦ ਵਿਚਾਰਾ ਮਨ ਪੀਵੈ ਸੁਣ ਸ਼ਬਦ ਵਿਚਾਰਾ ਮਨ ਪੀਵੈ ਸੁਣ ਸ਼ਬਦ ਵਿਚਾਰਾ ਚਿਮ ਚਿਮ ਵਰਸੈ ਅੰਮ੍ਰਿਤ ਧਾਰਾ ਚਿਮ ਚਿਮ ਵਰਸੈ ਅੰਮ੍ਰਿਤ ਧਾਰਾ ਚਿਮ ਚਿਮ ਵਰਸੈ ਅੰਮ੍ਰਿਤ ਧਾਰਾ ਚਿਮ ਚਿਮ ਵਰਸੈ ਅੰਮ੍ਰਿਤ ਧਾਰਾ ਮਨ ਪੀਵੈ ਸੁਣ ਸ਼ਬਦ ਵਿਚਾਰਾ ਮਨ ਪੀਵੈ ਸੁਣ ਸ਼ਬਦ ਵਿਚਾਰਾ ਚਿਮ ਚਿਮ ਵਰਸੈ ਚਿਮ ਚਿਮ ਵਰਸੈ ਚਿਮ ਚਿਮ ਵਰਸੈ ਚਿਮ ਚਿਮ ਵਰਸੈ ਚਿਮ ਚਿਮ ਵਰਸੈ ਚਿਮ ਚਿਮ ਵਰਸੈ ਚਿਮ ਚਿਮ ਵਰਸੈ Why, ਸੱਚੇ ਪਾਤਸ਼ਾਹ ਮੇਹਰ ਰੱਖਣ ਤੁਹਾਨੂੰ ਸਾਰਿਆਂ ਨੂੰ ਸਾਨੂੰ ਸਾਰਿਆਂ ਨੂੰ ਵਧਾਈਆਂ ਦਾ ਅਰਥ ਹੈ ਵੀ ਵਧੀਏ ਵਧਣ ਦਾ ਮਤਲਬ ਕੀ ਹੈ ਵੀ ਚੰਗਿਆਈਆਂ ਆਉਣ ਗੁਣ ਆਉਣ ਜ਼ਿੰਦਗੀ ਬੌਧਿਕ ਪੱਧਰ ਵਧੇ ਸਾਡਾ ਵਿਕਾਸ ਹੋਵੇ ਭਾਈ ਅਕਲ ਵਧੇ ਅਕਲ ਅਕਲ ਵਧੇ ਪੈਸਾ ਤੇ ਬਥੇਰਿਆਂ ਕੋਲ ਹੈ ਪੈਸਾ ਵੱਧ ਜੇ ਦੋ ਨੰਬਰੀ ਵੀ ਵਧਾ ਲੈਣਗੇ ਪੈਸਾ ਤੇ ਬਥੇਰਾ ਕੋਠੀਆਂ ਪੈ ਜਾਣਾ ਬਣ ਜੇ ਭਾਈ ਅਕਲ ਵਧੇ ਸਮਝ ਦਾ ਪੱਧਰ ਵਧੇ ਬੌਧਿਕ ਪੱਧਰ ਵਧੇ ਸਾਡਾ ਤੇ ਬੌਧਿਕ ਪੱਧਰ ਵਧਾਉਣ ਵਾਲਾ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜਿਨ੍ਹਾਂ ਨੇ ਖੋਲ ਦੇਣਾ ਦਿਮਾਗ ਇੱਕ ਵਾਰੀ ਮਾੜਾ ਜਿਹਾ ਇਹਨਾਂ ਦੇ ਬਚਨਾਂ ਨੂੰ ਸਮਝਣ ਦੀ ਕੋਸ਼ਿਸ਼ ਕਰੋ ਮੈਂ ਚਾਰੇ ਕੁੰਡਾਂ ਪਾਲੀਆਂ ਤੁਧ ਜੇ ਵਡਨਾ ਸਾਈਆਂ ਚਾਰੇ ਕੁੰਡਾਂ ਪਾਲੀਆਂ ਤੁਧ ਜੇ ਵਡਨਾ ਸਾਈਆਂ ਮੈਂ ਚਾਰੇ ਕੁੰਡਾਂ ਪਾਲੀਆਂ ਤੁਧ ਜੇ ਵਡਨਾ ਸਾਈਆਂ ਚਾਰੇ ਕੁੰਡਾਂ ਪਾਲੀਆਂ ਤੁਧ ਜੇ ਵਡਨਾ ਸਾਈਆਂ ਮੈਂ ਚਾਰੇ ਕੁੰਡਾਂ ਉਹ ਜੇ ਵਡਨਾ ਸਾਈਆਂ ਚਾਰੇ ਕੁੰਡਾ ਪਾਲੀਆਂ ਉਹ ਜੇ ਵਡਨਾ ਸਾਈਆਂ ਮੈਂ ਚਾਰੇ ਕੁੰਡਾ ਪਾਲੀਆਂ ਉਹ ਜੇ ਵਡਨਾ ਸਾਈਆਂ ਮੈਂ ਚਾਰੇ ਕੁੰਡਾ ਪਾਲੀਆਂ ਉਹ ਜੇ ਵਡਨਾ ਸਾਈਆਂ ਚਾਰੇ ਕੁੰਡਾ ਪਾਲੀਆਂ ਉਹ ਜੇ ਵਡਨਾ ਸਾਈਆਂ ਚਾਰੇ ਕੁੰਡਾ ਭੈਣਾਂ ਨੂੰ ਬੋਲਣ ਦਿਓ ਰੱਜ ਕੇ ਖੁਦ ਦੇ ਵਡਨਾ ਸਾਈਆਂ ਖੁਦ ਦੇ ਵਡਨਾ ਸਾਈਆਂ ਖੁਦ ਦੇ ਵਡਨਾ ਸਾਈਆਂ ਖੁਦ ਦੇ ਵਡਨਾ ਸਾਈਆਂ ਖੁਦ ਦੇ ਵਡਨਾ ਸਾਈਆਂ ਖੁਦ ਦੇ ਵਡਨਾ ਸਾਈਆਂ ਦੀ ਬਾਣੀ ਤੋਂ ਸੇਧ ਲਈਏ ਜੀਵਨ ਸੋਹਣਾ ਬਣਾਈਏ ਸੋਹਣੇ ਸੋਹਣੇ ਬਚਨ ਗੁਰੂ ਸਾਹਿਬ ਦੇ ਪੜ੍ਹ ਕੇ ਵਿਚਾਰ ਸੋਹਣੇ ਸੋਹਣੇ ਬਣ ਜਾਣ ਬੜੇ ਪਿਆਰੇ ਪਿਆਰੇ ਬੋਲ ਗੁਰੂ ਜੀ ਦੇ ਹਿਰਦੇ ਚ ਵਸ ਜਾਣ ਜ਼ਿੰਦਗੀ ਸਾਡੀ ਸੋਹਣੀ ਬਣੇ ਉਦਮ ਕਰੀਏ ਆਲਸ ਛੱਡ ਦਈਏ ਝੂਠ ਛੱਡ ਦਈਏ ਪੜਦੇ ਪਾਣੇ ਛੱਡ ਦਈਏ ਲਕੋ ਛੱਡ ਦਈਏ ਧੋਖਾ ਨਾ ਕਰੀਏ ਕਿਸੇ ਨਾਲ चेता रखियो कोई किसी नाल धोखा नहीं करता, जेड़ा भी कर रहा अपने आप नाल धोखा करता। हर बंदा अपने आप तो थोड़ा बच सकता है, मां तो बच सकता है, घर वाली तो बच सकता है, दुनिया तो बच सकता है, पर अपने आप नूं किदां धोखा दे। कोई बंदा अपने आप नूं धोखा नहीं दे सकता। तां करके कोशिश करो भाई बई आपे नाल जुड़िए, अपने अपनी पछाण करिए, बड़ी बड़ी यूनीक हर चीज बनाई है। मैं तुहानूं बड़ी वारी कहा है कि पत्ते वर्गा पत्ता नहीं रब ने बनाया, होर तेरी मुछ दे वाल वर्गा वाल नहीं दुनिया च बनाया, इहदी कॉपी कोई नहीं। तेरे फिंगर प्रिंट वर्गे फिंगर प्रिंट नहीं, तेरे दिमाग वर्गा दिमाग नहीं बनाया। रब ने तेरा दिमाग कट के तेरे कन च फूक मारी है भी तेरे वर्गा तू ही बनाया, होर नहीं बनाया तेरे वर्गा। तू है, तू बड़ा खास है, हरेक खास है। दूजे एक दूजे की नकल ना करिए, है ही नहीं कोई दूजे वर्गा, बनिया ही नहीं कोई। पर जो तेरी असल है ना, तेरा अपना साडा, उनू कढो बाहर। वो की है, उनू बाहर कढो, उनू वेखिए एक बारी भी किन्ना क खुल सकना है, किन्ना क खिड़ सकना है, खिड़ के विखा। अपने ते साडे ते साडा राज होवे, साडे ते राज अज भी साडा ही है, सानू पता नहीं। असी इस टॉपिक ते गल बड़ा, मैं हुण 15-20 मिनट गल अंदर करदा रहा सी वी साडे ते साडा ही राज है, सानू भुलेखा है। राज करेगा खालसा दा जिहड़ा कॉन्सैप्ट है ना, ये उलझाया बहुत गया, असल गल कोई होर है। पर चलो हुण हाँ जी, असल गल कुछ होर है, पर हुण जो बन चुकिया सिस्टम अज दे समें दे विच बड़ा औखा है। सो मैं कोशिश करदा भाई, पिछले थोड़े सालां तों अपने आप नूं मैं बहुत बदलिया, कोशिश करदा ते अग्गे भी मैं चाहुंदा। अज मैं दिने भवानीगढ़ गल कीती सी भी जरूरी नहीं भी असी वड्डे वड्डे इकट्ठ साडे रहण, ये मैनू दिसदा है, दिस रहा जिहड़ियां गल्लां मैं करदा ना। जे तुसीं कहो ना भी अज मेरा विरोध करन वाले बंदे साडा इकट्ठ घटा लैणगे, ये तो वध रहा सगों घटिया नहीं। पर मैं आप ही चाहना भी कुछ गल्लां इदां दीआं खुल के करिए, भावें थोड़ी रह जाण पर होवे टोटली सच। कई गल्लां जिहड़ियां ने ना वो करन नूं जी करदा पर समां अजे आ गया नहीं कई गल्लां करन दा दिंदा। पर जे तुसीं सुणदे रहो, जिवें जिवें हुण तुसीं दीवान सुणदे हो ना, जे टिक के सुणो, एक एक गल नूं समझो जो, ते अगे अगे जे इदां बणदे जाइए, समझदे समझदे ये नहीं पता भी तुरदे तुरदे 10,000 हो जाइए आपां। पर उम्मीद जिहड़ी है वह कोई विरला विरला इस राह ते तुर सकदा हुंदा। जिहड़ियां गल्लां आपां करदे आ ना, आ जिहड़ा अज धर्म दिसदा है ना, अज जिहड़ा सिख धर्म ही है नहीं जो दिसदा। मैं क्लीयर ये गल कह रहा भी सिख धर्म जिहड़ा अज दिसदा है ये गुरु ने नहीं सी सिखाया, इदां दा धर्म नहीं सी सिख धर्म। सिख धर्म दे कोई सवाल नहीं कर सकदा सी, ये तो यूनीक इन्नी इन्ना वधिया इन्ने सोहने ढंग नाल गुरु साहब ने कृपा की सी, पर साडे कमलियां दे समझ च नहीं आया। ये साडे बस की गल ही नहीं सी, साडे बौलियां दे हाथ विच कह लो तुसीं भी ये कित्थों। गुरु ग्रंथ साहब मैं तो यही सोचता हूं भी असीं एडे कमले साडे हाथ गुरु ग्रंथ साहब आए, साडे ते पल्ले ही कख नहीं, असीं कित्थे समझण आणे आ। जो गुरु साहब जी कृपा करदे आ, जो अज बना लिया असीं, ये सिख धर्म इदां दा नहीं। टोटली डेफिनेशन जिहड़ी धर्म दी गलत दसी गई है, परिभाषा गलत दसी गई है, गुरु जी कुछ होर दसदे है। सो वह दसदे है कि तेरी परसनैलिटी डिवेलप होवे, तू अपने फर्जा नूं पछाणे, अपने माइंड नूं पढ़े, परमात्मा दो ही गल्लां समझो, एक कुदरत किदां काम करदी है ते एक साडा माइंड किदां काम करदा। कुदरत किदां काम करदी है, साडा माइंड किदां काम करदा, इस ये दो टॉपिक ने जिन्हां नूं असीं समझणा। नेचर दी नेचर दा जिहड़ा कानून है उहनूं समझो, कुदरत दा कानून समझो, ते अपने विचार अपने थॉट पढ़ के वेखो भी किदां चलदे है। ये इन्हां ये चैप्टर ते गल करो। गुरु ग्रंथ साहब कृपा करदे साडे सारिआं ते, अकल दे रहे हैं बस, कृपा कराण वाले बणीए, भांडा सिद्धा कर दईए बस, मेहर हो जाणी। सो सारिआं संगतां नूं सन 2018 ईसवी प्रचलित है, जिवें हुण मान लो गुरु गोबिंद सिंह जी का अवतार पुरब जिहड़ा 2003 तों लैके ते 2009 तक नानक शाही कैलेंडर लागू रहा कि 12 तक 9 तक 5 साल लागू रहा। 1 तरीक नूं गुरु साहब जी का एक डेट पक्की होगी हर साल, वह किन्नी तरीक सी बोलियो जरा, ਵੇਖੋ ਸਾਰਿਆਂ ਨੂੰ ਯਾਦ ਹੈ ਨਾ, ਸਾਰਿਆਂ ਨੂੰ ਯਾਦ ਹੈ 5 ਜਨਵਰੀ ਸੀ। ਇਹਨਾਂ ਨੇ ਫਿਰ ਉਹਦਾ ਕੈਲੰਡਰ ਦਾ ਭੋਗ ਪਾਤਾ। ਹੁਣ 25 ਦਸੰਬਰ ਦਾ ਉਧਰੋਂ ਪਟਨਾ ਸਾਹਿਬ ਚੱਲ ਰਿਹਾ ਸੀ ਤੇ ਉਧਰੋਂ ਫਤਿਹਗੜ੍ਹ ਸਾਹਿਬ ਇਕੱਠਾ ਹੀ ਸੀ। ਸਾਡੇ ਬੱਚਿਆਂ ਦੀਆਂ ਡੇਟਾਂ ਸਾਨੂੰ ਯਾਦ ਨੇ, ਗੁਰੂ ਸਾਹਿਬ ਦੀ ਕਦੇ ਕੋਈ ਤਰੀਕ ਆ ਜਾਂਦੀ ਕਦੇ ਕੋਈ ਆ ਜਾਂਦੀ। ਇਹ ਮਸੰਦ ਇਕੱਠੇ ਹੋਏ ਆ, ਮਸੰਦ ਇਹ ਚਾਹੁੰਦੇ ਹੀ ਨਹੀਂ ਵੀ ਕਦੇ ਇੱਕ ਹੋਵੇ ਕੌਮ। ਫਿਰ ਇਹ ਕਹਿੰਦੇ ਆ ਜੀ ਉਹਨਾਂ ਵੇਲਿਆਂ ਦੇ ਵਿੱਚ ਤੇ ਗੁਰੂ ਸਾਹਿਬ ਵੇਲੇ ਤੇ ਇਹ ਆਉਂਦੇ ਨੇ, ਇਹ ਡੇਟਾਂ ਵਰਤੀਆਂ ਜਾਂਦੀਆਂ ਸੀ। ਭਾਈ ਉਦੋਂ ਕੈਲੰਡਰ ਹੀ ਬਿਕਰਮੀ ਸੀ, ਉਦੋਂ ਈਸਵੀ ਵਾਲਾ ਕੈਲੰਡਰ ਆਇਆ ਨਹੀਂ ਸੀ, ਅਜੇ ਅੰਗਰੇਜ਼ ਸਾਡੇ ਭਾਰਤ ਵਿੱਚ ਆਏ ਨਹੀਂ ਸੀ। ਉਦੋਂ ਕੈਲੰਡਰ ਬਿਕਰਮੀ ਵਾਲਾ ਹੀ ਇੱਥੇ ਚੱਲਦਾ ਸੀ। ਉਹ ਬਿਕਰਮੀ ਵਾਲਾ ਕੈਲੰਡਰ ਹਿੰਦੂਆਂ ਵਾਲਾ ਗੁਰੂ ਸਾਹਿਬ ਨੇ ਉਹੀ ਵਰਤਿਆ, ਨਵਾਂ ਕੈਲੰਡਰ ਗੁਰੂ ਸਾਹਿਬ ਵੇਲੇ ਨਹੀਂ ਬਣਾਇਆ ਗਿਆ। ਪਰ ਹੁਣ ਚਾਹੀਦਾ ਸੀ ਸਾਨੂੰ ਵੀ ਈਸਵੀ ਦਾ, ਹੁਣ ਵੇਖੋ ਨਾ ਅਗਲਾ ਕਹਿੰਦਾ ਗੁਰੂ ਸਾਹਿਬ ਨੇ ਨਹੀਂ ਵਰਤਿਆ ਅਸੀਂ ਕਿਉਂ ਵਰਤੀਏ। ਪਰ ਪੈਂਟ ਕੋਟ ਗੁਰੂ ਸਾਹਿਬ ਪਾਉਂਦੇ ਸੀ, ਬੋਲੋ, ਗੁਰੂ ਸਾਹਿਬ ਵੇਲੇ ਸਿੱਖ ਪਾਉਂਦੇ ਸੀ। ਪੰਜਾਬੀਆਂ ਦਾ ਬਾਣਾ ਪੈਂਟ ਕੋਟ ਹੈ ਕੀ ਹੈ ਭਲਾ, ਕੁੜਤਾ ਕੁੜਤਾ ਚਾਦਰਾ। ਪੰਜਾਬੀ ਜਿਹੜੀ ਪੰਜਾਬੀ ਪੁਸ਼ਾਕ ਹੈ ਉਹ ਕੁੜਤਾ ਚਾਦਰਾ, ਪਰ ਪੈਂਟ ਸ਼ਰਟ ਪ੍ਰਚਲਿਤ ਹੋ ਗਈ ਸਾਰੀ ਦੁਨੀਆ 'ਚ, ਹੁਣ ਉਹੀ ਪਾਉਂਦੇ ਨੇ ਲੋਕ, ਸਾਡੇ ਬੱਚੇ ਪਾਉਂਦੇ ਨੇ, ਸਾਰਾ ਸਿਸਟਮ ਇਦਾਂ ਹੀ ਚੱਲਦਾ, ਪੈਂਟ ਕੋਟ ਚੱਲ ਪਿਆ ਉਹਦੇ ਹਿਸਾਬ ਨਾਲ। ਹੁਣ ਅਸੀਂ ਠੀਕ ਹੈ ਕੁੜਤਾ ਪਜਾਮਾ ਸਾਡਾ, ਕੁੜਤਾ ਚਾਦਰਾ ਸਾਡਾ ਪੰਜਾਬੀਆਂ ਦਾ ਬਾਣਾ ਪਹਿਰਾਵਾ, ਪੰਜਾਬ ਦੀ ਪਛਾਣ ਹੈ, ਪਰ ਜਿਹੜੀ ਚੀਜ਼ ਪ੍ਰਚਲਿਤ ਹੋ ਗਈ ਹੁਣ ਉਹਨੂੰ ਕਿਵੇਂ ਮਨਾ ਕਰ ਸਕਦੇ ਹਾਂ ਆਪਾਂ। ਹੁਣ ਈਸਵੀ ਕੈਲੰਡਰ ਪ੍ਰਚਲਿਤ ਹੈ, ਉਹਦੇ ਮੁਤਾਬਕ ਇੱਕ ਤਰੀਕ ਚਾਹੀਦੀ ਹੈ ਵੀ ਗੁਰੂ ਸਾਹਿਬ ਦਾ ਆਗਮਨ ਪੁਰਬ ਹੈ ਜਿਹੜਾ 23 ਪੋਹ ਤੇ 5 ਜਨਵਰੀ ਪੱਕੀ ਆਉਂਦੀ ਸੀ ਤਰੀਕ ਹਰ ਸਾਲ। ਪਰ ਇਹਨਾਂ ਦੀਆਂ ਵਧੀਆਂ ਸੁਧੀਆਂ ਦੇ ਚੱਕਰਾਂ ਨੇ ਉਹ ਸਾਰਾ ਉਲਝਾ ਕੇ ਰੱਖਤਾ। ਹੁਣ ਆ ਜਿਹੜਾ 2018 ਆਇਆ ਹੈ ਇਹਦੇ ਵਿੱਚ ਗੁਰੂ ਗੋਬਿੰਦ ਸਿੰਘ ਦਾ ਗੁਰਪੁਰਬ ਆਉਣਾ ਹੀ ਨਹੀਂ। ਇਹਨਾਂ ਦਾ ਕੈਲੰਡਰ ਜਿਹੜਾ ਸ਼੍ਰੋਮਣੀ ਕਮੇਟੀ ਦਾ ਛਪੇਗਾ ਇਹਦੇ 'ਚ ਆਉਣਾ ਨਹੀਂ, 19 'ਚ ਆਇਆ। ਤੇ ਜਿਹੜੇ ਹੁਣ ਅੱਜ ਦੇ ਬੱਚੇ ਨੇ, ਅੱਜ ਦੇ ਬੱਚੇ ਤੇ ਈਸਵੀ ਵਾਲਾ ਕੈਲੰਡਰ ਵੇਖਦੇ ਆ, ਜਿਹੜਾ ਵਧੀਆਂ ਸੁਧੀਆਂ ਵਾਲਾ ਕਿਹੜਾ ਚੱਕੀ ਫਿਰਦਾ ਇੱਥੇ, ਕਦੋਂ ਪੂਰਨਮਾਸ਼ੀ, ਕਦੋਂ ਏਕਮ, ਕਦੋਂ ਦੂਜ, ਇਹ ਪਤਾ ਹੀ ਨਹੀਂ ਲੱਗਦਾ ਸਾਨੂੰ ਕੱਖ ਨਹੀਂ ਲੱਗਦਾ, ਮੈਨੂੰ ਇਹਦੇ ਬਾਰੇ ਕੱਖ ਨਹੀਂ ਪਤਾ ਲੱਗਦਾ ਵੀ ਇਹ ਕਦੋਂ ਦਸਵੀਂ, ਕਦੋਂ ਪੂਰਨਮਾਸ਼ੀ, ਕਦੋਂ ਮੱਸਿਆ, ਇਹਦਾ ਕੀ ਹਿਸਾਬ ਹੈ। ਅੱਜ ਜਨਵਰੀ ਫਰਵਰੀ ਤਰੀਕ ਡੇਟਾਂ ਪਤਾ ਵੀ ਅੱਜ ਆਹ ਤਰੀਕ ਹੈ, ਅੱਜ ਆਹ ਤਰੀਕ ਹੈ, ਇਹੀ ਯਾਦ ਨੇ, ਇਹ ਪ੍ਰਚਲਿਤ ਨੇ ਤਰੀਕ ਡੇਟਾਂ ਸਾਨੂੰ ਚਾਹੀਦਾ। ਗੁਰੂ ਸਾਹਿਬ ਵੇਲੇ ਹੈਲੀਕਾਪਟਰ ਕਿਹੜੇ ਵਰਤੇ ਜਾਂਦੇ ਸੀ, ਜਹਾਜ਼ ਵਰਤੇ ਜਾਂਦੇ ਸੀ, ਆ ਚੀਜ਼ਾਂ ਜਿਹੜੀਆਂ ਨਵੀਆਂ ਆਈਆਂ ਨੇ ਆਪਾਂ ਟੈਕਨੋਲੋਜੀ, ਆ ਫੋਨ ਵੀ ਨਾ ਵਰਤੋ, ਗੁਰੂ ਸਾਹਿਬ ਨੇ ਕਿਹੜਾ ਵਰਤੇ ਆ, ਟੈਕਨੋਲੋਜੀ ਵਰਤਦੇ ਹੀ ਹੋ ਹਰੇਕ ਚੀਜ਼, ਜਿਹੜੀ ਚੀਜ਼ ਦੁਨੀਆ ਵਰਤਦੀ ਹੈ ਉਹ ਵਰਤੋ, ਅੱਗੇ ਲੈ ਕੇ ਜਾਣਾ ਤੇ ਇਦਾਂ ਹੀ ਹੋਣਾ ਨਾ। ਤੇ ਤੁਸੀਂ ਲੜਦੇ ਰਹੋ ਵੀ ਨਾ ਜੀ ਗੁਰੂ ਸਾਹਿਬ ਨੇ ਕਿਹੜਾ ਫੋਨ ਵਰਤੇ ਸੀ, ਅਸੀਂ ਤੇ ਵਰਤਣੇ ਨੇ, ਉਦੋਂ ਕਿਹੜਾ ਸਾਊਂਡ ਸਿਸਟਮ ਸੀ ਅਸੀਂ ਤੇ ਵਰਤਣਾ ਨੇ, ਗੁਰੂ ਸਾਹਿਬ ਵੇਲੇ ਕਿਹੜਾ ਇਹ ਕੈਲੰਡਰ ਸੀ, ਉਦੋਂ ਕਿਹੜਾ ਈਸਵੀ ਵਾਲਾ ਕੈਲੰਡਰ ਸੀ, ਭਾਈ ਇਦਾਂ ਨਹੀਂ ਗੱਲ ਬਣਦੀ। ਡੇਟ ਲੱਭ ਲਓ, ਹੁਣ ਵੇਖੋ ਜਿਵੇਂ ਹੁਣ ਕਿਸੇ ਨੂੰ ਆਪਣੇ ਜਨਮ ਤਰੀਕ ਦੇਸੀ ਦੀ ਇੱਕ ਤਰੀਕ ਯਾਦ ਹੋਵੇ ਵੀ ਇੰਨੀ ਤਰੀਕ ਮੇਰਾ ਜਨਮ ਹੋਇਆ, ਮੰਨ ਲਓ ਵੀ ਹਾੜ ਦੇ ਮਹੀਨੇ ਮੇਰਾ ਜਨਮ 5 ਹਾੜ ਨੂੰ ਹੋਇਆ, ਇਦਾਂ ਯਾਦ ਹੋਵੇ। 5 ਹਾੜ ਬੈਕ ਜਾਓ ਕੈਲੰਡਰ ਦੇ, ਉਹਦੇ ਵੇਖੋ ਵੀ 5 ਹਾੜ ਨੂੰ ਕਿੰਨੀ ਜੁਲਾਈ ਬਣਦੀ ਹੈ, ਜੂਨ ਕਿੰਨਾ ਬਣਦਾ, ਬਸ ਜਿਹੜੀ ਜੂਨ ਵਾਲੀ ਤਰੀਕ ਬਣਦੀ ਹੈ ਉਹ ਪੱਕੀ ਕਰ ਲਓ, ਹਰੇਕ ਦੀ ਇਦਾਂ ਹੀ ਹੈ ਨਾ। ਗੁਰੂ ਸਾਹਿਬ ਦੀ ਤਰੀਕ ਵੇਖੋ ਵੀ 23 ਪੋਹ ਸੀ, ਬੈਕ ਜਾਓ ਵੀ ਕਿੰਨੀ ਬਣਦੀ ਹੈ, 5 ਜਨਵਰੀ। ਚੱਲ ਜੇ 5 ਨਹੀਂ ਬਣਦੀ, ਜਿਹੜੀ ਵੀ ਬਣਦੀ ਹੈ ਇੱਕ ਪੱਕੀ ਕਰ ਦਿਓ ਵੀ ਆਹ ਬਣਦੀ, ਉਦਣ ਆਹ ਤਰੀਕ ਸੀ, ਆਹ ਈਸਾਈ ਈਸਵੀ ਕੈਲੰਡਰ ਦੇ ਹਿਸਾਬ ਨਾਲ ਆਹ ਬਣਦੀ ਹੈ, ਆਹ ਕਰ ਦਿਓ ਪੱਕੀ। ਸਾਡੇ ਬੱਚਿਆਂ ਦੀਆਂ ਡੇਟਾਂ ਸਭ ਪੱਕੀਆਂ, ਇਹਨਾਂ ਨੇ ਬੇੜਾ ਸਾਡਾ ਗਰਕ ਕਰਤਾ, ਹੁਣ ਇਹਨਾਂ ਦਾ ਕੀ ਕਰੀਏ, ਸਿਸਟਮ ਇਦਾਂ ਦਾ ਬਣਿਆ, ਆਲੇ ਦੁਆਲੇ ਕਬਜ਼ਾ ਇਹਨਾਂ ਲੋਕਾਂ ਦਾ ਹੈ, ਗੋਲਕਾਂ ਇਹਨਾਂ ਦੇ ਕੋਲ ਨੇ, ਸਾਡਾ ਹੀ ਚੜਾਇਆ ਪੈਸਾ ਸਿੱਖੀ ਨੂੰ ਖਤਮ ਕਰਨ ਵਾਸਤੇ, ਜੜਾਂ 'ਚ ਤੇਲ ਪਾਉਣ ਵਾਸਤੇ ਇਹ ਵਰਤਦੇ ਹੈ, ਸਾਰੀ ਕਾਬਜ ਧਿਰ ਇਹ ਹੈ, ਮੀਡੀਆ ਇਹਨਾਂ ਕੋਲ ਹੈ, ਚੈਨਲ ਇਹਨਾਂ ਕੋਲ ਹੈ, ਸਟੇਜਾਂ ਇਹਨਾਂ ਕੋਲ ਨੇ, ਸਾਰੀ ਪਾਵਰ ਜਿਹੜੀ ਹੈ ਇਹਨਾਂ ਕੋਲ ਹੈ। ਪਰ ਆਪਾਂ ਆਪਣਾ ਆਹ ਵਿਕਾਸ ਕਰ ਲਓ, ਜਿੱਦਣ ਕਿਤੇ ਇਹਨਾਂ ਦਾ ਬੰਦੇ ਮਿਲਣ ਨਾ, ਮੈਂ ਕਹਿੰਦਾ ਚਲੋ ਕੈਲੰਡਰ ਦੀ ਤੇ ਗੱਲ ਛੱਡੋ, ਇਹਨੂੰ ਇੰਨਾ ਕੁ ਵੱਡਾ ਕਰ ਲਓ, ਇੰਨਾ ਖੋਲ੍ਹ ਲਓ ਵੀ ਜਿੱਦਣ ਜ਼ਿੰਦਗੀ 'ਚ ਇਹਨਾਂ ਦੇ ਬੰਦਾ ਕਿਤੇ ਟਾਕਰਾ ਹੋ ਜਾਵੇ ਗੱਲਬਾਤ, ਹੋਰ ਅਸੀਂ ਕਿਹੜਾ ਹਥਿਆਰਾਂ ਦੀ ਲੜਾਈ ਲੜਨੀ ਹੈ, ਵੀ ਇੰਨਾ ਦਿਮਾਗ ਖੁੱਲ੍ਹਿਆ ਹੋਵੇ ਤੇਰਾ ਵੀ ਤੇਰੇ ਅੱਗੇ ਬੋਲ ਗੱਲ ਨਾ ਆਵੇ, ਬੌਧਿਕ ਪੱਧਰ ਏਡਾ ਉੱਚਾ, ਇਹਦੇ ਇਹਦੇ ਇਹਦੇ ਸਾਹਮਣੇ ਮੁਕਾਬਲਾ ਨਹੀਂ ਕਰ ਸਕਦੇ ਤੇਰਾ, ਇਹ ਦਿਮਾਗ ਇੰਨਾ ਤੇਜ਼ ਹੋਵੇ। ਗੋਲਕਾਂ ਇਹਨਾਂ ਕੋਲ ਹੋਣਗੀਆਂ। ਮੈਂ ਅੱਜ ਦਿਨੇ ਵੀ ਗੱਲ ਕੀਤੀ ਸੀ ਵੀ ਸਿੱਖ ਕੌਮ ਗੁਰੂ ਜੀ ਨੇ ਇੱਦਾਂ ਬਣਾਈ ਹੈ ਵੀ ਗਿਣਤੀ ਦੇ ਵਿੱਚ ਅਸੀਂ ਹਿੰਦੂਆਂ ਦਾ ਮੁਕਾਬਲਾ ਨਹੀਂ ਕਰ ਸਕਦੇ, ਬੜੀ ਗਿਣਤੀ ਹੈ ਇਹਨਾਂ ਦੀ। ਪੈਸੇ ਦੇ ਵਿੱਚ ਵੀ ਅਸੀਂ ਮੁਕਾਬਲਾ ਨਹੀਂ ਕਰ ਸਕਦੇ, ਪ੍ਰੋਪਰਟੀ ਦੇ ਵਿੱਚ ਅਸੀਂ ਇਹਨਾਂ ਦਾ ਮੁਕਾਬਲਾ ਨਹੀਂ, ਅਸੀਂ ਘੱਟ ਗਿਣਤੀ ਹੈ, ਸਾਡੀ ਗਿਣਤੀ ਸਿੱਖਾਂ ਦੀ ਬੜੀ ਥੋੜ੍ਹੀ ਹੈ, ਤੇ ਉਸ ਗਿਣਤੀ ਦੇ ਹਿਸਾਬ ਨਾਲ ਅਸੀਂ ਕਿਸੇ ਵੀ ਤਰੀਕੇ ਇਹਨਾਂ ਦਾ ਮੁਕਾਬਲਾ ਨਹੀਂ ਕਰ ਸਕਦੇ। ਪਰ ਇੱਕੋ ਚੀਜ਼ ਹੀ ਹੈ ਜਿਹਦੇ ਨਾਲ ਤੁਸੀਂ ਅੱਗੇ ਜਾ ਸਕਦੇ, ਉਹ ਕੀ ਹੈ? ਸਾਡਾ ਬੌਧਿਕ ਵਿਕਾਸ। ਇਦਾਂ ਦਾ ਸਿੱਖ ਹੋਵੇ, ਉਹਨੂੰ ਪਤਾ ਹੋਵੇ ਵੀ ਜੇ 100 ਬੰਦਾ ਵੀ ਗੱਲ ਕਰਨ ਲੱਗ ਗਿਆ ਨਾ ਇਹਦੇ ਨਾਲ, ਇਹਦਾ ਇੰਨਾ ਦਿਮਾਗ ਤੇਜ਼ ਹੈ, ਇਹਨੇ 100 ਨੂੰ ਨਹੀਂ ਬੋਲਣ ਦੇਣਾ, ਇਹਦਾ ਬੌਧਿਕ ਪੱਧਰ ਇੱਡਾ ਉੱਚਾ, ਦਿਮਾਗ ਇੰਨਾ ਤੇਜ਼ ਹੈ। ਤੇ ਗੁਰੂ ਸਾਹਿਬ ਨੇ ਆ ਇਹਨੂੰ ਖੋਲਣਾ ਸਿਖਾਇਆ ਸੀ, ਇਹਨੂੰ ਵਰਤੋ, ਇਹਨੂੰ ਦਿਮਾਗ ਨੂੰ ਵਰਤੋ। ਸੋ ਗੁਰੂ ਸਾਹਿਬ ਦੀ ਮਿਹਰ ਦੇ ਬਖਸ਼ਿਸ਼ ਦੇ ਪਾਤਰ ਬਣੀਏ ਸੱਚੇ ਪਾਤਸ਼ਾਹ। ਰਹਿੰਦੀ ਜ਼ਿੰਦਗੀ ਸਾਰੇ ਆਪਾਂ ਇਦਾਂ ਹੀ ਰਲ ਮਿਲ ਕੇ, ਪਤਾ ਨਹੀਂ ਕਿੰਨੇ ਸਾਲ ਸਾਡੇ ਕੋਲ ਸਾਰਿਆਂ ਕੋਲ ਨੇ, ਆਪਾਂ ਕੋਸ਼ਿਸ਼ ਕਰੀਏ 19 ਸਾਲ 2000 ਜਦੋਂ 5-6-7 ਜਨਵਰੀ ਨੂੰ ਮੈਂ ਪਹਿਲੀ ਵਾਰੀ ਜਦੋਂ ਕੀਰਤਨ ਕੀਤਾ ਸੀ, 19 ਸਾਲ ਹੋ ਜਾਣਗੇ, 20ਵਾਂ ਸਾਲ ਚੜ ਜਾਏਗਾ। ਜਿੰਨੇ ਕੁ ਸਾਲ ਹੋਰ ਰਹਿੰਦੇ ਆ ਕੋਸ਼ਿਸ਼ ਕਰੀਏ ਵੀ ਅੱਗੇ ਨੂੰ ਚੱਲੀਏ, ਵਧੀ ਚੱਲੀਏ, ਬਸ ਤਕੜੇ ਹੋਈਏ ਦਿਮਾਗ। ਇਹ ਨਹੀਂ ਵੀ ਸੰਗਤ ਵਧੇ, ਇਕੱਠ ਵਧੇ, ਇਹ ਨਹੀਂ ਮੈਂ ਕਹਿੰਦਾ, ਮੈਂ ਕਹਿੰਦਾ ਬੌਧਿਕ ਵਿਕਾਸ, ਦਿਮਾਗ ਖੁੱਲ੍ਹੇ, ਇਹ ਚਾਹੁੰਦੇ ਹਾਂ ਵੀ ਆਹ ਖੁੱਲ੍ਹੇ, ਹੋਰ ਵੀ ਸਮਝ ਆ ਜਾਏ, ਜਿੰਨੀ ਸਮਝ ਆ ਸਕਦੀ ਹੈ, ਬਸ ਮਾਲਕ ਮਿਹਰ ਕਰੇ ਸਾਡੇ ਤੇ, ਕਿਰਪਾ ਇਹ ਕਰੇ ਵੀ ਦਿਮਾਗ ਖੁੱਲ੍ਹੇ ਸਾਡਾ। ਆਓ ਸਾਰੀ ਸੰਗਤ ਦਾ ਧੰਨਵਾਦ, ਜੁੜੇ ਰਵਾਂਗੇ, ਤੇ ਕੋਈ ਦੁੱਖ ਤਕਲੀਫ ਮਨ ਦੇ ਨੇੜੇ ਨਹੀਂ ਆਉਂਦੀ, ਬਾਹਰ ਜੋ ਮਰਜ਼ੀ ਆਉਂਦਾ ਰਹੇ, ਮਨ ਚੜ੍ਹਦੀ ਕਲਾ ਵਿੱਚ ਰਹਿੰਦਾ। ਬਹੁਤ ਬਹੁਤ ਵਧਾਈਆਂ ਆਪ ਸਾਰਿਆਂ ਨੇ, ਦੂਰੋਂ ਨੇੜਿਓਂ ਚੱਲ ਕੇ ਠੰਡ ਦੇ ਵਿੱਚ ਧੁੰਦ ਦੇ ਵਿੱਚ ਹਾਜ਼ਰੀ ਭਰੀ, ਤਿਆਰੀ ਤੇ ਕੀਤੀ ਸੀ ਦੀਵਾਨ ਹਾਲ ਵਿੱਚ, ਵਿਛਾਈ ਵੀ ਕੀਤੀ ਸੀ, ਸਟੇਜ ਵੀ ਲਾਈ ਸੀ, ਤੇ ਮੈਂ ਜਦੋਂ 10 ਵਜੇ ਵੇਖਿਆ ਸੀ ਮੈਨੂੰ ਇਹ ਲੱਗਾ ਵੀ ਧੁੰਦ ਪੈ ਗਈ ਜ਼ਿਆਦਾ, 8 ਵਜੇ ਫਿਰ ਆਪਾਂ ਫੈਸਲਾ ਕੀਤਾ ਸੀ ਵੀ ਦਰਬਾਰ ਸਾਹਿਬ ਦੇ ਵਿੱਚ ਹੀ ਦੀਵਾਨ ਲਾ ਲਈਏ ਵੀ ਧੁੰਦ ਜ਼ਿਆਦਾ, ਜਿਹੜੇ ਆ ਸਕੇ ਸੀ 8 ਵਜੇ ਤੱਕ ਆ ਗਏ, ਬਾਕੀ ਤੇ ਧੁੰਦ 'ਚ ਆ ਹੀ ਨਹੀਂ ਸਕਣਾ, ਦੂਰੋਂ ਤੋਂ ਸੰਗਤ ਨੇ ਆਉਣਾ ਹੀ ਨਹੀਂ ਸੀ, ਤਾਂ ਕਰਕੇ ਫਿਰ ਆਪਾਂ ਦਰਬਾਰ ਸਾਹਿਬ ਦੇ ਵਿੱਚ ਪ੍ਰੋਗਰਾਮ ਰੱਖ ਲਿਆ, ਉੱਧਰ ਵਿਛਾਈ ਕੀਤੀ ਸੀ, ਤਿਆਰੀ ਕੀਤੀ ਸੀ। ਪਰ ਚਲੋ ਚੰਗਾ ਹੋਇਆ ਭਾਈ ਇੱਥੇ ਹੀ, ਇਹਦੇ ਨਾਲ ਹੀ ਸਾਡਾ ਅੱਜ ਗੁਜ਼ਾਰਾ ਹੋ ਗਿਆ, ਧੁੰਦ ਪੈਣ ਕਰਕੇ ਜਿਹੜੇ ਰਹਿ ਗਏ ਰਹਿ ਹੀ ਗਏ, ਕਈ ਅੱਜ ਘਰਾਂ 'ਚ ਬਹਿ ਕੇ ਸੁਣ ਰਹੇ ਹੋਣਗੇ। ਬਾਕੀ ਭਾਈ ਸੰਗਤ ਜੀ ਤੁਸੀਂ ਜਿਹੜੇ ਇੰਨੀ ਖੇਚਲ ਕਰਕੇ ਆਏ ਹੋ, ਤੁਹਾਡਾ ਭੈਣਾਂ ਦਾ ਵੀਰਾਂ ਦਾ ਸਭ ਦਾ ਬਹੁਤ ਧੰਨਵਾਦ, ਤੇ ਬਾਕੀ ਜਿਹੜੇ ਰਹਿਣਾ ਚਾਹੁੰਦੇ ਆ ਉਹ ਰਹਿ ਜਾਣ ਲੰਗਰ ਹਾਲ ਦੇ ਵਿੱਚ, ਜਿੰਨੇ ਸੇਵਾਦਾਰ ਪਰਮੇਸ਼ਰ ਦੁਆਰ, ਮੈਂ ਸੇਵਾਦਾਰਾਂ ਨੂੰ ਕਹਿ ਰਿਹਾ, ਸੇਵਾਦਾਰ ਤੇ ਦਿਸਦੇ ਬਹੁਤ ਨੇ, ਸੇਵਾਦਾਰ ਹੈ ਥੋੜੇ ਜਿਹੇ, ਦਿਸਣਗੇ ਤੇ ਤੁਹਾਨੂੰ ਵੀ 100 ਹੈ, ਪਰ ਉਹ ਸੇਵਾ ਕਰਨ ਵਾਲੇ ਨਹੀਂ, ਨਾਂ ਦੇ ਹੀ ਸੇਵਾਦਾਰ ਹੈ। ਉਹਨਾਂ ਨੂੰ ਤੁਸੀਂ ਕਹਿਣਾ ਵੀ ਬਿਸਤਰਾ ਕਿੱਥੋਂ ਮਿਲੂ, ਪਤਾ ਨਹੀਂ ਇੱਥੋਂ ਚੱਕ ਲਾ ਪਏ ਤੈਨੂੰ ਬਦੋ, ਐਂ ਕਹਿੰਦੇ ਨਾ ਵੀ ਪਤਾ ਨਹੀਂ ਇੱਥੇ ਕਿੱਥੇ, ਐਂ ਕਹਿੰਦੇ। ਉਹ ਲੰਘਦਾ ਲੰਘਦਾ ਜਾਂਦਾ, ਤੈਨੂੰ ਜਵਾਬ ਵੀ ਨਹੀਂ ਸੀ, ਚੱਜ ਤਰ੍ਹਾਂ ਦੱਸੂ ਵੀ ਨਹੀਂ, ਅਨਸਰ ਵੀ ਨਹੀਂ ਦੇਗਾ ਤੈਨੂੰ, ਉਹ ਇੱਦਾਂ ਦੇ ਬੰਦੇ ਵੀ। ਦਿਸਦੇ ਸੇਵਾਦਾਰਾਂ ਦੀ ਮੈਂ ਗੱਲ ਨਹੀਂ ਕਰਦਾ, ਜਿਹੜੇ ਸੱਚੇ ਅਸਲੀ ਸੇਵਾਦਾਰ ਨੇ ਸਾਡੇ, ਉਹ ਪਿਆਰ ਵਾਲੇ ਜਿਹੜੇ ਸਿੰਘ, ਜਿਹੜੇ ਸਮਝਦੇ ਆ ਵੀ ਸਾਡੀ ਜ਼ਿੰਮੇਵਾਰੀ ਹੈ, ਉਹਨਾਂ ਸੇਵਾਦਾਰਾਂ ਨੂੰ ਵੀ ਬੇਨਤੀ ਹੈ ਵੀ ਜਿਹੜੀ ਸੰਗਤ ਰਹਿਣਾ ਚਾਹੁੰਦੀ ਹੈ, ਲੰਗਰ ਹਾਲ ਵਿੱਚ ਬਿਸਤਰੇ ਵਗੈਰਾ ਪਹੁੰਚਾ ਦਿਓ, ਉੱਥੇ ਜਿੰਨਾ ਕੁ ਚਿਰ ਸਾਨੂੰ ਟਾਈਮ ਮਿਲੇ ਆਰਾਮ ਕਰ ਲਿਓ। ਬਾਥਰੂਮ ਵਗੈਰਾ ਵਧੀਆ ਬਣੇ ਨੇ ਪਰਲੇ ਪਾਸੇ, ਤੁਹਾਨੂੰ ਪਤਾ ਹੀ ਹੈ, ਤੇ ਜਿਨ੍ਹਾਂ ਨੇ ਸਵੇਰੇ ਇਸ਼ਨਾਨ ਵਗੈਰਾ ਕਰਨਾ ਕਰਕੇ ਭਾਈ ਫਿਰ ਸਵੇਰੇ ਜਾਇਓ, ਜਿਨ੍ਹਾਂ ਨੂੰ ਜ਼ਿਆਦਾ ਲੱਗਦਾ ਧੁੰਦ ਕਰਕੇ ਰਿਸਕ ਨਾ ਲਿਓ, ਤੇ ਜਿਹੜਾ ਜਾ ਸਕਦਾ ਜਿਹਨੂੰ ਲੱਗਦਾ ਹੈ ਜਿਹਨੂੰ ਜ਼ਿਆਦਾ ਹੀ ਦਿਸਦਾ ਹੈ ਉਹ ਵੇਖ ਲਿਓ ਜਿਵੇਂ ਹਿਸਾਬ ਜਿਹਾ ਲੱਗਦਾ। ਹੁਣ ਹੁੰਦੇ ਹੀ ਨੇ ਨਾ ਕਈ ਵੀ ਕਈ ਹੁਣ ਵੇਖੇ ਨਹੀਂ ਇੱਥੇ, ਜਦੋਂ ਆਪਾਂ ਦੁਆਨਾਂ ਤੋਂ ਹੁਣ ਮੈਂ ਆਉਂਦੇ ਹਾਂ ਰਾਤ ਨੂੰ ਕਈ ਵਾਰੀ ਵੀ ਇੱਕ ਧੱਕੇ ਨਾਲ ਹੀ ਵੀ ਉਸ, ਅਸੀਂ ਫਿਰ ਕਹਿੰਦੇ ਲੰਘ ਜਾ ਤੈਨੂੰ, ਜੇ ਲੰਘ ਜਾ ਤੂੰ ਪਹੁੰਚ ਕਿੱਥੇ ਪਹੁੰਚਦਾ ਵੀ ਤੈਨੂੰ ਬਾਹਲਾ ਦਿਸਦਾ, ਪਤਾ ਹੀ ਹੁੰਦਾ ਵੀ ਜੇ ਤੁਹਾਨੂੰ ਲੱਗਦਾ ਵੀ ਤੁਹਾਨੂੰ ਦਿਸਦਾ ਫਿਰ ਚਲੇ ਜਾਓ, ਤੇ ਜੇ ਲੱਗਦਾ ਵੀ ਔਖਾ ਹੋਏਗਾ ਰਸਤੇ ਵਿੱਚ ਮੁਸ਼ਕਲ ਹੋਏਗੀ ਫਿਰ ਆਪ ਸਾਰੇ ਬੇਨਤੀ ਹੈ ਵੀ ਫਿਰ ਆਰਾਮ ਇੱਥੇ ਕਰ ਲਓ। ਲੰਗਰ ਦੇ ਵਿੱਚ 5-7 ਘੰਟੇ 12:30 ਤੇ ਵੱਜ ਹੀ ਗਏ ਆ, 5-7 ਘੰਟੇ ਜਿਹੜਾ 2-4 ਘੰਟੇ ਆਰਾਮ ਕਰ ਸਕਦੇ ਹੋ ਕਰ ਲਿਓ, ਫਿਰ ਸਵੇਰੇ ਘਰੋਂ ਘਰੀ ਚੱਲ ਪਾਇਓ। ਸਾਰੀ ਸੰਗਤ ਦਾ ਧੰਨਵਾਦ। ਐਤਵਾਰ ਦਾ ਦੀਵਾਨ ਅੱਜ ਵੀ ਸੋਮਵਾਰ ਚੜ੍ਹ ਗਿਆ, ਐਤਵਾਰ ਜਿਹੜਾ ਆ ਰਿਹਾ ਅੱਗੇ 7 ਜਨਵਰੀ ਦਾ ਦੁਪਹਿਰ ਦਾ ਦੀਵਾਨ, ਦੀਵਾਨ ਹਾਲ ਵਿੱਚ ਦੁਪਹਿਰ ਦਾ ਦੀਵਾਨ ਹੋਏਗਾ। ਸੰਗਤ ਨੂੰ ਬੇਨਤੀ ਹੈ ਐਤਵਾਰ ਵਾਲੇ ਦੀਵਾਨ ਵਿੱਚ ਵੱਧ ਚੜ੍ਹ ਕੇ ਪਹੁੰਚ ਕੇ ਲਾਹਾ ਪ੍ਰਾਪਤ ਕਰੋ। ਅੰਮ੍ਰਿਤ ਛਕੋ ਦਾਖਲਾ ਲਓ ਗੁਰਮਤ ਦੇ ਧਾਰਨੀ ਹੋਵੋ ਦੁਨੀਆ ਵਿੱਚ ਵਸਦੀ ਜਿੱਥੇ ਵੀ ਕਿਤੇ ਸੰਗਤ ਮੈਨੂੰ ਲਾਈਵ ਸੁਣ ਰਹੀ ਹੈ ਇੰਟਰਨੈਟ ਦੇ ਮਾਧਿਅਮ ਰਾਹੀਂ ਸਾਰਿਆਂ ਨੂੰ ਨਵੇਂ ਸਾਲ ਦੀਆਂ ਬਹੁਤ ਬਹੁਤ ਵਧਾਈਆਂ ਵਧਿਓ ਅੱਗੇ ਨੂੰ ਬਸ ਵਧਣਾ ਕੀ ਹੈ ਜੀ ਬੌਧਿਕ ਵਿਕਾਸ ਦਿਮਾਗ ਖੋਲੋ ਮਾੜੇ ਜੇ ਜੋ ਮੰਗੋਗੇ ਉਹੀ ਮਿਲ ਜਾਣਾ ਬਸ ਜਿੱਦਾਂ ਦਾ ਤੇਰਾ ਇੰਟਰਸਟ ਹੋਇਆ ਮਾਈਂਡ ਨੇ ਉਧਰਲੇ ਪਾਸੇ ਨੂੰ ਹੀ ਕੰਮ ਕਰਨਾ ਜੋ ਮੰਗ ਹੈ ਠਾਕੁਰ ਆਪਣੇ ਤੇ ਸੋਈ ਸੋਈ ਦੇਵੈ ਨਾਨਕ ਦਾਸ ਸੁਖ ਤੇ ਜੋ ਬੋਲੇ ਇਹਾਂ ਉਹਾਂ ਸੱਚ ਹੋਵੇ ਸੱਚ ਹੋ ਇਦਾਂ ਦਾ ਜੀਵਨ ਬਣਾਓ ਵੀ ਅਗਲਾ ਤੇਰੇ ਕੰਨੀ ਵੇਖਦਾ ਹੀ ਰਹੇ ਕਵਨ ਬਣੀ ਰੀ ਤੇਰੇ ਲਾਗੇ ਅਗਲਾ ਵੇਖਦਾ ਰਹੇ ਜੇ ਇਦਾਂ ਦਾ ਜੀਵਨ ਬਣਾ ਰਾਮ ਕਲੀ ਮਹੱਲਾ ਤੀਜਾ ਆਨੰਦ ਇੱਕ ਓੰਕਾਰ ਸਤਿਗੁਰੂ ਪ੍ਰਸਾਦ ਅਨੰਦ ਪਾਇਆ ਮੇਰੀ ਪਾਏ ਸਤਿਗੁਰੂ ਮੈਂ ਪਾਇਆ ਪਾਇਆ ਸਾਵੇ ਸਨ ਪਰਵਾਰ ਸਰੀਆਂ ਦੀ ਸਦਕਾ ਬਣਾਈਆਂ ਅਨੰਦ ਹੋ ਸਤਿਗੁਰੂ ਮੈਂ ਪਾਇਆ ਸਦਾ ਰਹੋ ਹਰ ਨਾਲ ਰਹੋ ਤੂੰ ਮਨ ਮੇਰੇ ਤੂੰ ਸਬਦ ਸਾਰਨਾ ਸਮਰੱਥ ਸਵਾਮੀ ਸੋ ਕਿਉਂ ਮਨ ਹੋ ਸਾਰੇ ਸਦਾ ਰਹੋ ਹਰ ਨਾਲ ਸਾਜੇ ਸਾਹਿਬਾ ਕਿਆ ਨਹੀਂ ਕਰਦੇ ਰਹੇ ਜਗ ਆਈਆਂ ਮੁਰ ਆਈਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੁਰ ਤੁਮ ਪਹਿ ਅਰਦਾਸ ਜੀਓ ਪਿੰਡ ਸਾਹਿਬ ਤੇਰੀ ਰਾਸ ਤੁਮ ਮਾਤ ਪਿਤਾ ਗਮ ਵਾਰਕ ਤੇਰੇ ਤੁਮਰੀ ਕਿਰਪਾ ਮੈਂ ਕੋਈ ਨਾ ਜਾਣੈ ਤੁਮਰਾ ਅੰਤ ਉੱਚੇ ਤੇ ਗੂ ਸਗਲ ਸਮਗਰੀ ਤੁਮਰੈ ਸੂਤਰ ਤਾਰੀ ਤੁਮ ਤੇ ਗੋਏ ਸੋ ਤੁਮਰੀ ਗਤ ਮਿਤ ਤੁਮ ਹੀ ਜਾਨੀ ਨਾਨਕ ਦਾਸ ਤੁਧ ਆ ਗਏ ਅਰਦਾਸ ਹਮਾਰੀ ਜੀਓ ਪਿੰਡ ਸਭ ਕਹੋ ਨਾਨਕ ਸਭ ਤੇਰੀ ਵਡਿਆਈ ਕੋਈ ਨਾਉ ਨਾ ਜਾਣੈ ਮੇਰਾ ਵਾਹਿਗੁਰੂ। ਅਰਦਾਸ ਇੱਕ ਓਵੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ। ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਸਹਿ ਹੋਈ ਸਹਾਇ ਅਰਜਨ ਹਰਗੋਬਿੰਦ ਨੂੰ ਸਿਮਰਾਓ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਰਿੱਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਆ ਕਰਮਾਂ ਨੇ ਦਿਆ ਵੈ ਧਾਏ ਸਭ ਥਾਈਓ ਹੋਏ ਸਹਾਇ ਦਸਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈਓ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਦੀ ਜੋਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਰੱਖੇ ਬੋਲੋ ਜੀ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜੱਤੀਆਂ ਤੱਪੀਆਂ ਜਿਨ੍ਹਾਂ ਨਾਮ ਜੱਪਿਆ ਵੰਡ ਛਕਿਆ ਦੇਗ ਚਲਾਈ ਤੇਗ ਵਾਹੀ ਦੇ ਕੰਡਿਟ ਕੀਤਾ ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਰੱਖੇ ਖਾਲਸਾ ਜੀ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਠ ਸੀਸ ਦਿੱਤੇ ਬੰਨ ਬੰਨ ਕਟਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜੇ ਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਿਹਾਰਿਆ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਹੀ ਤਿੰਨਾਂ ਦੀ ਕਮਾਈ ਦਾ ਧਿਆਨ ਰੱਖੇ ਖਾਲਸਾ ਜੀ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਰੱਖੇ ਬੋਲੋ ਜੀ ਪ੍ਰਿਤਮੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿਤ ਆਵੇ ਚਿਤ ਆਵਣ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਖਿਆ ਰਿਆਈ ਦੇ ਫਤਿਹ ਬਿਰਦ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੁੱਲ ਬਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾ ਨਸਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਜੀ ਦੇ ਇਸ਼ਨਾਨ ਚਮਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਖਾਲਸਾ ਜੀ ਬੋਲੋ ਜੀ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਦਾ ਰਾਖਾ ਆਪ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਤਿੰਨਾਂ ਦੇ ਖੁੱਲੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ ਹਿੰਦਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਣੇ ਉਟਿਆਂ ਦੀ ਓਟ ਸੱਚੇ ਪਿਤਾ ਵਾਹਿਗੁਰੂ ਜੀ ਆਪ ਜੀ ਦੇ ਹਜ਼ੂਰ ਅਰਦਾਸ ਬੇਨਤੀ ਸਤਿਗੁਰੂ ਜੀ ਆਪ ਜੀ ਨੇ ਕਿਰਪਾ ਕੀਤੀ ਸੰਗਤਾਂ ਨੇ ਗੁਰਦੁਆਰਾ ਪਰਮੇਸ਼ਰ ਦੁਆਰ ਸਾਹਿਬ ਸਤਿਗੁਰੂ ਜੀ ਆਪ ਜੀ ਦੀ ਪਾਵਨ ਹਜ਼ੂਰੀ ਵਿੱਚ ਹਾਜ਼ਰੀਆਂ ਭਰੀਆਂ ਲੰਮੇ ਸਮੇਂ ਤੋਂ ਆਪ ਜੀ ਦੇ ਦਰੋਂ ਘਰੋਂ ਵਰੂ ਸਾਹਿਬ ਜਥਿਆਂ ਨੇ ਹਰੀ ਜਸ ਕੀਰਤਨ ਕੀਤਾ ਗੁਰਮਤ ਦੀਆਂ ਵਿਚਾਰਾਂ ਹੋਈਆਂ ਸਤਿਗੁਰ ਜੀਓ ਬਾਣੀ ਪੜ੍ਹਦਿਆਂ ਕੀਰਤਨ ਕਰਦਿਆਂ ਅਨੇਕਾਂ ਪ੍ਰਕਾਰ ਦੀਆਂ ਗਲਤੀਆਂ ਹੋ ਜਾਂਦੀਆਂ ਆਪਣੇ ਬੱਚੇ ਸਮਝ ਕੇ ਮਾਫ਼ ਕਰਨਾ ਅੱਗੇ ਤੋਂ ਸੁਧ ਤੇ ਸਪਸ਼ਟ ਗੁਰਬਾਣੀ ਪੜ੍ਹਨ ਦਾ ਕੀਰਤਨ ਕਰਨ ਦਾ ਬਲ ਬਖਸ਼ਣਾ ਸਤਿਗੁਰੂ ਜੀ ਆਪ ਜੀ ਦੀ ਕਿਰਪਾ ਦੇ ਨਾਲ ਅੱਜ 2017 ਸਮਾਪਤ ਹੋਇਆ ਸਤਿਗੁਰੂ ਜੀ 2018 ਸ਼ੁਰੂ ਹੋਇਆ ਆਪ ਜੀ ਨੇ ਕਿਰਪਾ ਕਰਨੀ ਸੱਚੇ ਪਾਤਸ਼ਾਹ ਜੀਓ ਜਿੰਨੀਆਂ ਵੀ ਸੰਗਤਾਂ ਨੇ ਹਾਜ਼ਰੀਆਂ ਭਰੀਆਂ ਸਾਰੀਆਂ ਸੰਗਤਾਂ ਦੀਆਂ ਗੁਰਮਤ ਅਨੁਸਾਰ ਮਨ ਦੀਆਂ ਮਨੋਕਾਮਨਾਵਾਂ ਪੂਰੀਆਂ ਕਰਨੀਆਂ ਚੜ੍ਹਦੀਆਂ ਕਲਾ ਬਖਸ਼ਣੀਆਂ ਸਰਬੱਤ ਸੰਗਤਾਂ ਦੇ ਘਰਾਂ ਵਿੱਚ ਗੁਰਸਿੱਖੀ ਦੀ ਦਾਤ ਬਖਸ਼ਣੀ ਸਤਿਗੁਰੂ ਜੀ ਇਸੇ ਤਰ੍ਹਾਂ ਆਪਣੇ ਦਰ ਘਰ ਨਾਲ ਜੋੜੀ ਰੱਖਣਾ ਸਭ ਸੰਗਤਾਂ ਨੂੰ ਚੜ੍ਹਦੀਆਂ ਕਲਾ ਬਖਸ਼ਣੀਆਂ ਸੱਚੇ ਪਾਤਸ਼ਾਹ ਜੀ ਕਿਰਪਾ ਕਰਨੀ ਪਰਮੇਸ਼ਰ ਦੁਆਰ ਗੁਰਮਤ ਪ੍ਰਚਾਰ ਸੇਵਾ ਮਿਸ਼ਨ ਨੂੰ ਚੜ੍ਹਦੀ ਕਲਾ ਬਖਸ਼ਣੀ ਜਥੇ ਦੇ ਸਿੰਘਾਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣਾ ਕਿਰਪਾ ਕਰਨੀ ਸਤਿਗੁਰੂ ਜੀ ਇਸੇ ਤਰ੍ਹਾਂ ਚੜ੍ਹਦੀ ਕਲਾ ਦੇ ਨਾਲ ਗੁਰਮਤ ਦਾ ਪ੍ਰਚਾਰ ਕਰਨ ਦਾ ਬਲ ਬਖਸ਼ਣਾ ਸਤਿਗੁਰੂ ਜੀਓ ਜਿਨ੍ਹਾਂ ਜਿਨ੍ਹਾਂ ਸੰਗਤਾਂ ਨੇ ਸੇਵਾ ਕੀਤੀ, ਸੇਵਕਾਂ ਦੀ ਸੇਵਾ ਪ੍ਰਵਾਨ ਕਰਨੀ, ਇਸੇ ਤਰ੍ਹਾਂ ਸੰਗਤਾਂ ਨੂੰ ਸੇਵਾ ਕਰਨ ਦਾ ਬਲ ਬਖਸ਼ਣਾ। ਕੜਾ ਪ੍ਰਸ਼ਾਦ ਤਿਆਰ ਕਰਕੇ ਹਾਜ਼ਰ ਕੀਤਾ, ਕਿਰਪਾ ਕਰੋ ਜੀ, ਦਰ ਪ੍ਰਵਾਨ ਕਰੋ। ਦਰ ਪ੍ਰਵਾਨਿਆਂ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ਣੀ। ਕਿਰਪਾ ਕਰਨੀ ਸਤਿਗੁਰੂ ਜੀ, ਆਈਆਂ ਸੰਗਤਾਂ ਨੂੰ ਦਰਗਾਹੀ ਹੁਕਮਨਾਮੇ ਬਖਸ਼ ਕੇ ਨਿਹਾਲ ਕਰੋ, ਹੁਕਮਨਾਮੇ ਤੇ ਚੱਲਣ ਦੇ ਬਲ ਬਖਸ਼ੋ। ਸਹੀ ਪਿਆਰੇ ਮੇਲ ਜਿਨ੍ਹਾਂ ਮਿਲੇ ਆਪ ਜੀ ਦਾ ਨਾਮ ਚਿਤਾਵੇ ਜੀ, ਨਾਨਕ ਨਾਮ ਚੜ੍ਹਦੀ ਕਲਾ। ਦੁਹਰਾਇਆ ਗਿਆ ਭਈ ਅਕਾਲ ਕੀ, ਸਭ ਸਿੱਖਣ ਕੋ ਹੁਕਮ ਹੈ, ਗੁਰੂ ਗ੍ਰੰਥ ਜੀ ਮਾਨਿਓ, ਜੋ ਪ੍ਰਭ ਕੋ ਮਿਲਿਓ ਚ ਹੈ, ਰਾਜ ਕਰੇਗਾ ਖਾਲਸਾ, ਖੁਆਰ ਹੋਏ ਸਭ ਮਿਲੇਂਗੇ, ਵਾਹਿਗੁਰੂ ਨਾਮ ਜਹਾਜ ਹੈ, ਜੋ ਸ਼ਰਧਾ ਕਰ ਸੇਵਨ ਦੇ, ਜੋ ਸ਼ਰਧਾ ਕਰ ਸੇਵਨ ਦੇ, ਬੋਲੇ ਸੋ ਨਿਹਾਲ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਸੋ ਕਹੋ ਟਲ ਗੁਰ ਸੇਵੀਐ, ਅਹਿਨਿਸ ਸਹਿਜ ਸੁਭਾਏ, ਦਰਸ਼ਨ ਪਰਸਿਐ ਗੁਰੂ ਕੈ, ਜਨਮ ਮਰਨ ਦੁਖ ਜਾਏ। ਵਾਹਿਗੁਰੂ ਜੀ ਤਨਾਸਰੀ ਮਹੱਲਾ ਪੰਜਵਾ, ਤੁਮ ਦਾਤੇ ਠਾਕੁਰ ਪ੍ਰਤਪਾਲਕ, ਨਾਇਕ ਖਸਮ ਹਮਾਰੇ, ਨਿਮਖ ਨਿਮਖ ਤੁਮ ਹੀ ਪ੍ਰਤਪਾਲ ਹੋ, ਹਮ ਬਾਰਕ ਤੁਮਰੇ ਤਾਰੇ। ਤੁਮ ਦਾਤੇ ਠਾਕੁਰ ਪ੍ਰਤਪਾਲਕ, ਨਾਇਕ ਖਸਮ ਹਮਾਰੇ, ਨਿਮਖ ਨਿਮਖ ਤੁਮ ਹੀ ਪ੍ਰਤਪਾਲ ਹੋ, ਹਮ ਬਾਰਕ ਤੁਮਰੇ ਤਾਰੇ। ਜਿਹਵਾ ਏਕ ਕਵਨ ਗੁਣ ਕਹੀਐ, ਬੇਸ਼ੁਮਾਰ ਬੇਅੰਤ ਸੁਆਮੀ, ਤੇਰੋ ਅੰਤ ਨਾ ਕਿ ਨਹੀਂ ਲਹੀਐ, ਰਹਾਉ ਕੋਟ ਪਰਾਧ ਹਮਾਰੇ ਖੰਡ ਹੋ, ਅਨਕ ਵਿਧੀ ਸਮਝਾਵ ਹੋ, ਹਮ ਅਗਿਆਨ ਅਲਪ ਮਤ ਥੋਰੀ, ਤੁਮੇ ਆਪਣ ਬਿਰਧ ਰਖਾਵੋ, ਤੁਮਰੀ ਸ਼ਰਣ ਤੁਮਾਰੀ ਆਸਾ, ਤੁਮ ਹੀ ਸੱਜਣ ਸੋਹੇਲੇ, ਰਾਖੋ ਰਾਖਣ ਹਾਰ ਦਇਆਲਾ, ਨਾਨਕ ਘਰ ਕੇ ਬੋਲੇ। ਤੁਮਰੀ ਸ਼ਰਨ ਤੁਮਾਰੀ ਆਸਾ, ਤੁਮ ਹੀ ਸੱਜਣ ਸੋਹੇਲੇ, ਰਾਖੋ ਰਾਖਣ ਹਾਰ ਦਇਆਲਾ, ਨਾਨਕ ਕਰਕੇ ਗੋਲੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਜਿੰਨੀਆਂ ਵੀ ਸੰਗਤਾਂ ਨੇ ਦੂਰੋਂ ਨੇੜਿਓਂ ਚੱਲ ਕੇ ਹਾਜ਼ਰ